ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਇਕ ਅੰਕਾਰਾ ਸਤਿਗੁਰੂ, ਤਿਹੇ ਪ੍ਰਸਾਦ ਸੱਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ, ਬੀਤਿਓ ਜਪ ਪੁੰਨ ਕੇ ਤਿਕ ਕਾਲਾ, ਤਹ ਇਕ ਭੂਪਤ ਹੋਤੋ ਵਿਸਾਲਾ, ਕਿਸ ਕਾਰਨ ਤਿਹ ਸੁਤ ਮਰ ਗਇਓ, ਬਹੁਤ ਸ਼ੋਕ ਮੈਂ ਬੇਹਬਲ ਪਇਓ, ਤਿਨ ਕਹਿ ਲੀਨ ਫਕੀਰ ਮੁਲਾਨੇ, ਬਹੁਤ ਆਨ ਕਰ ਕੈਦ ਕਰਾਨੇ। ਬੀਤਿਓ ਜਬ ਪੁਨ ਕੇ ਤਿਕ ਕਾਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇੜੇ ਤੋਂ ਹੀ ਮਹਾਨ ਸੁੰਦਰ ਦੀਵਾਨ ਸਜ ਰਹੇ ਹੈ, ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਗ੍ਰੰਥੀ ਸਾਹਿਬਾਨ ਰਾਹੀਂ ਆਦਰ ਸਤਿਕਾਰ ਸਹਿਜ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰਬਾਣੀ ਦਾ ਪਾਠ ਜਾਪ, ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਮਨੋਹਰ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ, ਜੋ ਮੁੜ ਤੋਂ ਹੀ ਕਾਫੀ ਸਮੇਂ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮੁਲਤਾਨ ਸ਼ਹਿਰ ਵਿੱਚ ਗਏ ਸਨ, ਉਹ ਪ੍ਰਸੰਗ ਚੱਲਿਆ ਹੋਇਆ। ਕਾਫੀ ਪ੍ਰਸੰਗ ਆਪਾਂ ਪੜ੍ਹ ਸੁਣ ਲਿਆ, ਬਾਕੀ ਰਹਿੰਦਾ ਪ੍ਰਸੰਗ ਅੱਜ ਸੁਣ ਲੈਣਾ ਹੈ। ਜਿਸ ਵੇਲੇ ਆਪ ਜੀ ਮੁਲਤਾਨ ਸ਼ਹਿਰ ਵਿੱਚ ਤੋਂ ਬਾਹਰ ਬਾਹਰ ਜਾ ਬੈਠੇ ਸਨ, ਮੁਲਤਾਨ ਉਹਨਾਂ ਦੇ ਪੀਰਾਂ ਨੂੰ ਪਤਾ ਚੱਲਿਆ ਹੈ। ਇਕੱਠਿਆਂ ਹੋ ਕੇ ਸਲਾਹ ਕੀਤੀ ਵੀ ਇਹ ਗੁਰੂ ਨਾਨਕ ਸਾਹਿਬ ਜੀ ਸ਼ਕਤੀਆਂ ਵਿੱਚ ਵੀ ਮਹਾਨ ਹੈ, ਅਤੇ ਇਸੇ ਤਰ੍ਹਾਂ ਜਿਹੜੀ ਕੋਈ ਚਰਚਾ ਹੈ, ਗਿਆਨ ਦੇ ਵਚਨ ਹੈ, ਉਹਨਾਂ ਵਿੱਚ ਵੀ ਇਹ ਮਹਾਨ ਨੇ। ਅਤੇ ਕਿਉਂ ਨਾ ਹੋਵੇ ਇਹਨਾਂ ਨੂੰ ਵਾਪਸੀ ਕੀਤਾ ਜਾਏ, ਮੁਲਤਾਨ ਸ਼ਹਿਰ ਦੇ ਵਿੱਚ ਆਉਣ ਹੀ ਨਾ ਦਿੱਤਾ ਜਾਏ। ਉਹ ਢੰਗ ਤਰੀਕਾ ਜਿਹਨਾਂ ਨੇ ਇਸ ਤਰ੍ਹਾਂ ਦਾ ਕਰ ਲਿਆ ਸੀ, ਦੁੱਧ ਦਾ ਕਟੋਰਾ ਲੱਭਾ ਲੱਭ ਭਰ ਲਿਆ ਹੈ ਅਤੇ ਗੁਰੂ ਮਹਾਰਾਜ ਜੀ ਅੱਗੇ ਲਿਆ ਰੱਖਿਆ ਜਿਹੜੀ ਸਮਝ ਆਇਆ ਵੀ ਜਿਵੇਂ ਦੁੱਧ ਦਾ ਕਟੋਰਾ ਨੱਕੋ ਨੱਕ ਭਰਿਆ ਜਿਵੇਂ ਮੁਲਤਾਨ ਸ਼ਹਿਰ ਸਾਰੇ ਪੀਰਾਂ ਨਾਲ ਪੂਰੀ ਭਰੀ ਪਈ ਹੈ ਨੱਕੋ ਨੱਕ ਜਿਵੇਂ ਦੁੱਧ ਦੇ ਕਟੋਰੇ ਵਿੱਚ ਹੁਣ ਹੋਰ ਦੁੱਧ ਨਹੀਂ ਨਾ ਪੈ ਸਕਦਾ ਸਮਾ ਸਕਦਾ ਹੈ ਇਸ ਤਰ੍ਹਾਂ ਮਹਾਰਾਜ ਇੱਥੇ ਮੁਲਤਾਨ ਸ਼ਹਿਰ ਦੇ ਵਿੱਚ ਤੁਸੀਂ ਵੀ ਨਹੀਂ ਸੰਭਾਲ ਸਕਦੇ ਤੁਹਾਡੇ ਲਈ ਇੱਥੇ ਕੋਈ ਥਾਂ ਹੈ ਨਹੀਂ ਹੈ ਗੁਰੂ ਮਹਾਰਾਜ ਜਾਣ ਕੇ ਸਮਝ ਗਏ ਉਹ ਬਗਲ ਵਿੱਚੋਂ ਚਮੇਲੀ ਦਾ ਫੁੱਲ ਜਿਹਾ ਕੱਢਿਆ ਹੈ ਅਤੇ ਦੁੱਧ ਦੇ ਭਰੇ ਭਰਾਏ ਕਟੋਰੇ ਦੇ ਉੱਪਰ ਉਹ ਰੱਖ ਦਿੱਤਾ ਉਹ ਤਰਨ ਲੱਗ ਪਿਆ ਕੁਛ ਸਮੇਂ ਤੋਂ ਬਾਅਦ ਫਿਰ ਵਿੱਚੇ ਹੀ ਸਮਾ ਗਿਆ ਗੁਰੂ ਮਹਾਰਾਜ ਨੇ ਜਿਵੇਂ ਸਮਝਾਇਆ ਬੁਝਾਇਆ ਇਹਨਾਂ ਨੂੰ ਵੀ ਜਿਵੇਂ ਦੁੱਧ ਦੇ ਕਟੋਰੇ ਉੱਪਰ ਫੁੱਲ ਤਰਦਾ ਹੈ ਅਤੇ ਕੋਈ ਬੋਝ ਨਹੀਂ ਪਿਆ ਦੁੱਧ ਨੂੰ ਅਤੇ ਇਸ ਤਰ੍ਹਾਂ ਅਸੀਂ ਤੁਹਾਡੇ 'ਤੇ ਕੋਈ ਬੋਝ ਨਹੀਂ ਹੋਵਾਂਗੇ ਚਮੇਲੀ ਦੇ ਫੁੱਲ ਵਾਂਗੂੰ ਅਸੀਂ ਉੱਪਰ ਹੀ ਰਹਾਂਗੇ ਤਾਂ ਤੋਂ ਸ਼੍ਰੋਮਣੀ ਰਹਾਂਗੇ ਫਿਰ ਜਿਵੇਂ ਕੁਛ ਸਮੇਂ ਤੋਂ ਬਾਅਦ ਫੁੱਲ ਵਿੱਚ ਸਮਾ ਗਿਆ ਨੇ ਦੁੱਧ ਵਿੱਚ ਖੁਸ਼ਬੂ ਹੀ ਭਰ ਦਿੱਤੀ ਹੈ ਕਿਉਂ ਤੁਹਾਡੇ ਵਿੱਚ ਅਸੀਂ ਰਲ ਮਿਲ ਕੇ ਤੁਹਾਡੇ ਅੰਦਰ ਭਾਵ ਭਗਤੀ ਦੀ ਖੁਸ਼ਬੂ ਹੀ ਭਰ ਦਿਆਂਗੇ ਤੁਹਾਨੂੰ ਦੁਖੀ ਨਹੀਂ ਕਰਾਂਗੇ ਸਾਨੂੰ ਸੁਖੀ ਸੁਖੀ ਕਰ ਦਿਆਂਗੇ ਇਉਂ ਸਮਝ ਕੇ ਤਾਂ ਫਿਰ ਬਹੁਤ ਪ੍ਰਸੰਨ ਹੋ ਗਏ ਫਿਰ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਜਿਹੜਾ ਬਹਾਵਲ ਹੱਕ ਪੀਰ ਆ ਉਹ ਬੋਲਿਆ ਫਿਰ ਰੁਕਨਦੀਰ ਪੀਰ ਇਸੇ ਤਰ੍ਹਾਂ ਜਿਹੜਾ ਸੰਸਤਰੇ ਸਭ ਤੋਂ ਮਹਾਨ ਸੀ ਇਹਨੇ ਸ਼ਰਧਾ ਭਰੇ ਵਚਨ ਮਿਲਾ ਸਤਿਗੁਰੂ ਨਾਲ ਕੀਤੇ ਮਹਾਰਾਜ ਦੇ ਮੁੱਖ ਤੋਂ ਗਿਆਨ ਦੇ ਵਚਨ ਪਰਮਾਰਥ ਦੇ ਵਿਚਾਰ ਸੁਣ ਕੇ ਬੇਅੰਤੀ ਪ੍ਰਸੰਨ ਹੋ ਗਏ ਕਹਿਣ ਲੱਗੇ ਮਹਾਰਾਜ ਤੁਸੀਂ ਤਨ ਧਨ ਧਨ ਤੁਹਾਡੀ ਕਮਾਈ ਤਨ ਤੁਹਾਡੀ ਫਕੀਰੀ ਜਿਨ੍ਹਾਂ ਨੇ ਮਹਾਰਾਜ ਇਸ ਤਰ੍ਹਾਂ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਕਰੋੜਾਂ ਉਪਦੇਸ਼ ਦੇਖ ਕੇ ਲੋਕ ਧਾਰ ਅਤੇ ਸੰਸਾਰ ਤੋਂ ਪਾਰ ਲੰਘਾ ਦਿੱਤੇ ਹੈ ਜਦੋਂ ਇਸ ਤਰ੍ਹਾਂ ਮਹਾਰਾਜ ਫਿਰ ਇਹਨਾਂ ਦੇ ਪਾਸੋਂ ਵਿਦਿਆ ਹੋ ਕੇ ਚੱਲੇ ਭਾਈ ਬਾਲਾ ਜੀ ਨੇ ਪੁੱਛ ਲਿਆ ਕਿ ਮਹਾਰਾਜ ਇਹਨਾਂ ਵਿੱਚੋਂ ਪੀਰਾਂ ਵਿੱਚੋਂ ਕੋਈ ਮਹਾਨ ਪੀਰ ਵੀ ਹੈ ਸ਼੍ਰੋਮਣੀ ਵੀ ਹੈਗਾ ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਸਭ ਸਤਰੇਜ ਪੀਰ ਹੈ ਉਹਦੇ 'ਤੇ ਖੁਦਾ ਦੀ ਜ਼ਿਆਦਾ ਕਿਰਪਾ ਹੈ ਇਹਨਾਂ ਵਿੱਚੋਂ ਮਹਾਨ ਹੈ ਇਹਦਾ ਪਿਛੋਕੜ ਵੀ ਮਹਾਰਾਜ ਨੇ ਦੱਸਿਆ ਵੀ ਇਟਲੀ ਵਿੱਚ ਜਿਹੜਾ ਰੋਮ ਦੇਸ਼ ਹੈ ਉੱਥੇ ਦਾ ਇਹ ਜੰਪਲ ਹੈ ਪਹਿਲਾ ਜਨਮੇ ਦਾ ਉਹ ਮਨਸੂਰ ਪੇਂਜਾ ਸੀ ਇਹਦਾ ਨਾਂ ਇਸ ਤਰ੍ਹਾਂ ਕੋਈ ਚੰਗਾ ਰੱਬ ਦਾ ਖੁਦਾ ਦਾ ਪਿਆਰੇ ਨੂੰ ਮਿਲ ਗਿਆ ਅਤੇ ਉਹਨੇ ਖੁਦਾ ਦਾ ਰਸਤਾ ਦੱਸਤਾ ਇਹ ਖੁਦਾ ਦੀ ਪ੍ਰਾਪਤੀ ਕਰ ਗਿਆ ਪ੍ਰਾਪਤੀ ਕਰਕੇ ਫਿਰ ਮੁੱਖੋਂ ਕਹਿਣ ਲੱਗ ਗਿਆ ਅਨਲ ਹੱਕ ਅਨਲ ਹੱਕ ਵੀ ਮੈਂ ਹੀ ਹੁਣ ਖੁਦਾ ਹਾਂ ਜਿਵੇਂ ਬ੍ਰੰਤੀ ਵੀ ਕਹਿ ਬ੍ਰੰਤੀ ਵੀ ਕਹਿ ਦਿੰਦੇ ਹਨ ਵੀ ਅਸੀਂ ਬ੍ਰਹਮ ਹਾਂ ਕਰਨਾ ਵੀ ਕਹਿੰਦਾ ਸੀ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਗਾ ਕੇ ਉਹ ਹੀਰੇ ਮੈਂ ਉਹ ਹੀਰੇ ਜਾਂ ਕੋ ਵੇਦ ਪੁਰਾਣ ਸਭ ਖੋਜਾ ਖੋਜ ਤਾਂ ਖੋਜ ਨਾ ਹੋਈ ਰੇ ਵੀ ਮੈਂ ਉਹੀ ਪਰਮੇਸ਼ਰ ਹਾਂ ਉਹੀ ਬ੍ਰਹਮ ਹਾਂ ਜਿਹਨੂੰ ਵੇਦ ਪੁਰਾਣ ਵੀ ਖੋਜਦੇ ਫਿਰਦੇ ਅਤੇ ਖੋਜਦੇ ਹਾਂ ਕਿਸੇ ਤੋਂ ਖੋਜ ਹੋ ਨਹੀਂ ਸਕੀ ਇਸ ਤਰ੍ਹਾਂ ਇਹ ਵੀ ਕਹਿਣ ਲੱਗਿਆ ਵੀ ਅਨਲ ਹੱਕ ਵੀ ਮੈਂ ਹੀ ਹੱਕ ਸਰੂਪ ਹਾਂ ਸੱਚ ਸਰੂਪ ਹੈ ਜਾਣੀ ਮੈਂ ਹੀ ਖੁਦਾ ਰੱਬ ਹਾਂ ਹੁਣ ਤਾਂ ਇਹ ਜਾਣੀ ਕਹਿੰਦਾ ਸੀ ਢੰਗ ਨਾਲ ਪਰ ਉਹ ਸਮਝਣ ਵਾਲੇ ਆਈ ਸਮਝਦੇ ਸੀ ਇਹ ਕਹਿੰਦਾ ਤਾਂ ਸੀ ਵੀ ਜਿਹੜਾ ਆਤਮਾ ਹੈ ਉਹ ਸੱਚ ਸਰੂਪ ਹੈ ਜਾਣੀ ਅੰਦਰਲਾ ਜਿਹੜਾ ਆਪਾ ਹੈ ਉਹ ਸੱਚ ਸਰੂਪ ਹੀ ਹੈ ਅੰਦਰਲੇ ਆਤਮਾ ਵਿੱਚ ਅਤੇ ਪਰਮਾਤਮਾ ਕੁਛ ਕੋਈ ਭਿੰਨ ਭੇਦਤਾ ਨਹੀਂ ਕੋਈ ਫਰਕ ਨਹੀਂ ਹੈ ਦੋਵੇਂ ਇੱਕੋ ਸਰੂਪ ਹੈ ਔਰ ਜਿਹੜੇ ਸ਼ਰਈ ਲੋਕ ਸਨ ਉਹ ਫਿਰ ਇਹਦੇ ਨਾਲ ਤਕਰਾਰ ਕਰਦੇ, ਜਿਹੜਾ ਮੁੱਲਾਂ ਸੀ ਇਹ ਜ਼ਿਆਦਾ ਸ਼ਰ੍ਹਾਂ ਵਿੱਚ ਫਸਿਆ ਹੋਇਆ ਸੀ, ਇਹਦੇ ਨਾਲ ਉਹ ਐਸਾ ਵਿਚਾਰ ਵਿਚੁਰ ਵਟਾਂਦਰਾ ਜਿਹਾ ਹੋਇਆ ਹੈ, ਭੜਕੇ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਸੋ ਇਸ ਤਰ੍ਹਾਂ ਹੀ ਫਿਰ ਜਿਵੇਂ ਇਹਨੂੰ ਮਾਰ ਮੁਕਾਇਆ, ਅਤੇ ਇਹ ਤਾਂ ਭਾਵੇਂ ਜਿਹੜੇ ਮੁਸਲਮਾਨਾਂ ਦੀ ਮਰਜ਼ਾਦਾ ਵੀ ਕੋਈ ਮਰਮਰਾ ਜਾਏ ਅਤੇ ਫਿਰ ਉਹਨੂੰ ਕਬਰ ਬਣਾ ਕੇ ਦਫਨਾਉਂਦੇ ਆ, ਪਰ ਇਹਨਾਂ ਨੂੰ ਅੱਗ ਲਾ ਕੇ ਸਾੜਿਆ ਵੀ ਅਨਲ ਹੱਕ ਕਿਉਂ ਕਹਿੰਦਾ ਹੈ। ਸਵਾਹ ਦੇ ਵਿੱਚੋਂ ਵੀ ਆਵਾਜ਼ ਆਵੇ ਅਨਲ ਹਲ ਅਨਲ ਹੱਕ, ਇਹ ਵੀ ਭੜੂਆ ਮੁੱਲਾ ਇਹੋ ਜਿਹੀ ਸੀ। ਉਹ ਕੱਚ ਦਾ ਮਰਤਬਾਨ ਜਿਹਾ ਲੈ ਕੇ ਸਾਰੀ ਸੁਆਹ ਬੂਤੀ ਉਹ ਵਿੱਚ ਉਹਦੇ ਪਾ ਕੇ ਉੱਤੇ ਢੱਕਣ ਜਿਹਾ ਲਾ ਕੇ ਬੰਦ ਕਰਕੇ ਘਰੇ ਰੱਖ ਲਿਆ। ਹੁਣ ਉਹਦੇ ਵਿੱਚੋਂ ਕੀ ਆਵਾਜ਼ ਆਉਣੀ ਜਦੋਂ ਉੱਪਰੋਂ ਬੰਦ ਕਰਦਾ ਹੈ, ਵੀ ਹੁਣ ਨਹੀਂ ਇਹਨਾਂ ਹੱਕ ਹੈ ਸਕਦਾ, ਕਾਬੂ ਕਰ ਲਿਆ। ਰੱਬ ਦੀ ਨੇਤ ਹੋਈ ਕਿਤੇ ਇਹਦੀ ਲੜਕੀ ਨੇ ਉਹ ਢੱਕਣ ਜਿਹਾ ਖੋਲ ਲਿਆ, ਨੱਕ ਜਾ ਨੇੜੇ ਕਰਕੇ ਸੁੰਘਿਆ ਵੀ ਕੀ ਹੈ ਇਹ, ਹੁਣ ਸਾਹ ਚੋਂ ਕੀ ਆਉਣੀ ਸਮਿਲ ਸੁਗੰਧੀ। ਉਹਨਾਂ ਥੋੜ੍ਹੀ ਜਿਹੀ ਚੁਟਕੀ ਲੈ ਕੇ ਮੂੰਹ 'ਚ ਪਾ ਲਈ, ਉਹ ਸਾਹ ਹੁਣ ਫੁੱਕੀ ਹੁੰਦੀ ਹੈ। ਇਹ ਖਿਆਲ ਕਰਨ ਲੱਗੀ ਵੀ ਪਿਤਾ ਨੇ ਕੀ ਰੱਖਿਆ, ਕੋਈ ਚੂਰਨ ਚਰਨ ਤਾਂ ਦੀਂਦਾ ਨਹੀਂ ਹੈ, ਕੋਈ ਸਵਾਦ ਨਹੀਂ, ਕੋਈ ਕੁਛ ਹੋਈ ਨਹੀਂ ਹੈ। ਰੱਬ ਦਾ ਭਾਣਾ ਹੈ ਸਬਰ, ਅਤੇ ਉਹ ਜਿਹੜੀ ਸਾਹ ਜੀ ਮੜੀ ਜੀ ਮੂੰਹ 'ਚ ਪਾਈ ਸੀ ਉਹਦੇ ਨਾਲ ਇਹ ਜਿਹੜਾ ਮਸੂਰ ਪਿੰਜਿਆ ਹੈ, ਇਹਦੀ ਜੀਵ ਆਤਮਾ ਇਹਦੇ ਅੰਦਰ ਚਲੀ ਗਈ, ਉਹ ਕਮਰ ਜਿਹਾ ਗਰਭ ਜਿਹਾ ਠਹਿਰ ਗਿਆ, 9 ਮਹੀਨੇ ਤੋਂ ਬਾਅਦ ਜੰਮ ਪਿਆ ਇਹ। ਫਿਰ ਇਸ ਤਰ੍ਹਾਂ ਜੰਮਣ ਸਾਰੀ ਮੁੱਲਾਂ ਨੇ ਚੁੱਕਿਆ, ਖੜੇ ਵਿੱਚ ਪਾਇਆ ਅਤੇ ਨਦੀ 'ਚ ਰੋੜਤਾ। ਕਿਸੇ ਧੋਬੀ ਨੇ ਤਰਦਾ ਘੜਾ ਦੇਖ ਕੇ ਬਾਹਰ ਕੱਢ ਲਿਆ, ਵੇਖਿਆ ਅਤੇ ਵਿੱਚ ਬੱਚਾ ਹੈ, ਉਹਦੇ ਘਰ ਸੰਤਾਨ ਹੈ ਨਹੀਂ ਸੀ, ਉਹਨੇ ਚੰਗੇ ਢੰਗ ਨਾਲ ਫਿਰ ਪਾਲਣ ਪੋਸ਼ਣ ਕਰ ਲਿਆ। ਉਹ ਪਿਛਲੇ ਜਨਮ ਦੀ ਬੰਦਗੀ ਸੀ, ਉਹਦੇ ਕਰਕੇ ਫਿਰ ਮਸਤਾਨਾ ਦਵਾਨਾ ਹੀ ਰਹਿੰਦਾ, ਅਤੇ ਉਹ ਪਿਛਲੇ ਜਨਮ ਦੀ ਭਗਤੀ ਕਰਕੇ ਇਹਦੇ ਅੰਦਰ ਤਾਕਤ ਵੀ ਹੈ ਸੀ। ਇੱਕ ਵਾਰੀ ਉਹ ਜਿੱਥੇ ਮੁੱਲਾਂ ਆ ਬੱਚਿਆਂ ਨੂੰ ਪੜ੍ਹਾਉਣਾ ਸੀ ਉੱਥੇ ਚਲਿਆ ਗਿਆ, ਮੁੱਲਾਂ ਤਾਂ ਹੈ ਨਹੀਂ ਸੀ, ਬੱਚੇ ਜਿਹੜੇ ਉਹ ਕਿਤਾਬਾਂ ਜਿਹੀਆਂ ਪੜ੍ਹਦੇ ਸੀ ਉਹਨਾਂ ਤੋਂ ਮੱਲੋ ਮੱਲੀ ਖੋ ਕੇ ਚੱਕ ਕੇ ਪਾਣੀ ਵਾਲੇ ਕੁੰਡ ਵਿੱਚ ਸਿੱਟਤੀਆਂ, ਅਤੇ ਭਜਿਆ ਆ ਉਹ ਬੱਚੇ ਰੌਲਾ ਜਿਹਾ ਪਾਉਣ ਲੱਗ ਪਏ। ਮੁੱਲਾਂ ਆਇਆ, ਪਤਾ ਲੱਗਿਆ ਵੀ ਆਹ ਬੱਚੇ ਨੇ ਸ਼ਰਾਰਤ ਕੀਤੀ, ਮਗਰ ਦੌੜਿਆ ਫਿਰ ਇਹ ਫੜਿਆ ਨਾ ਜਾਵੇ। ਅਖੀਰੀ ਹਵ ਹਾਰ ਕੇ ਪਿੱਛੇ ਮੁੜ ਗਿਆ ਜਿੱਥੇ ਕਿਤਾਬਾਂ ਜਿਹੀਆਂ ਕੁੰਡ ਵਿੱਚ ਸਿੱਟੀਆਂ ਸੀ, ਬਾਹਰ ਕੱਢ ਕੇ ਜਦੋਂ ਉਹਨਾਂ ਨੂੰ ਝਾੜਦਾ ਜਾਂ ਉਹ ਪਾਣੀ ਨਹੀਂ ਨਿਕਲਦਾ ਸਗੋਂ ਉਹਦੇ ਵਿੱਚੋਂ ਮਿੱਟੀ ਘੱਟਾ ਜਿਹਾ ਝੜਦਾ ਹੈ, ਵੇਖ ਵੇਖ ਕੇ ਬੜਾ ਹੈਰਾਨ ਹੁੰਦਾ ਵੀ ਪਾਣੀ ਵਿੱਚ ਸਿੱਟੀਆਂ ਕਿਤਾਬਾਂ ਅਤੇ ਵਿੱਚੋਂ ਮਿੱਟੀ ਘੱਟਾ ਨਿਕਲਦਾ, ਗਰਦ ਨਿਕਲਦੀ ਹੈ, ਤਾਂ ਕੋਈ ਤਾਕਤ ਵਾਲਾ ਬੱਚਾ ਹੈ। ਫਿਰ ਆ ਕੇ ਉਹਦੇ ਸ਼ਰਨੀ ਪੈ ਗਿਆ ਇਹ, ਕਹਿੰਦਾ ਵੀ ਬੱਚੇ ਤੂੰ ਮੇਰਾ ਗੁਰੂ, ਮੈਂ ਤੇਰਾ ਸ਼ਿਸ਼, ਮੈਨੂੰ ਉਪਦੇਸ਼ ਦੇ, ਖੁਦਾ ਦੀ ਪ੍ਰਾਪਤੀ ਦਾ ਰਸਤਾ ਦੱਸ। ਫਿਰ ਉਸ ਵੇਲੇ ਇਹ ਪੁਜਿਆ ਹੋਇਆ ਸੀ ਇਹਦੀ ਪ੍ਰੀਖਿਆ ਕਰਨ ਵਾਸਤੇ, ਬਾਕੀ ਹੁਣ ਇਹਦੀ ਲੜਕੀ ਸੀ, ਇਹ ਇਹਦੀ ਹੁਣ ਮਾਂ ਸੀ, ਅਤੇ ਉਹ ਢੰਗ ਨਾਲ ਕਿਹਾ ਵੀ ਤੂੰ ਇਸ ਤਰ੍ਹਾਂ ਕਰ ਲਾ ਵੀ ਆਪਣੀ ਲੜਕੀ ਨੂੰ ਘਰ ਦੇ ਅੰਦਰ ਪ੍ਰਵੇਸ਼ ਕਰ ਦੇ, ਮੈਨੂੰ ਇਕੱਲਿਆਂ ਨੂੰ ਛੱਡ, ਮੈਂ ਉਹਦੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ, ਜਿਹੜਾ ਦਰਵਾਜ਼ੇ ਜੇ ਬੰਦ ਕਰਦੇ ਹੈ। ਫਿਰ ਇਹਨੇ ਸੰਸਤਰੇਜ ਨੇ ਕਿਹਾ ਵੀ ਤੂੰ ਮੇਰੀ ਮਾਂ ਹੈ, ਤੂੰ ਸਾਰੀ ਗੱਲ ਜਾਣਦੀ ਹੈ, ਵੀ ਤੂੰ ਨਦੀ ਜੀ ਤੇਰੇ ਪਿਓ ਨੇ ਰੋੜਤਾ, ਮੈਂ ਉਹੀ ਹਾਂ। ਉਹ ਸਮਝ ਗਈ ਵੀ ਹਾਂ ਪਿਓ ਲੈ ਕੇ ਗਿਆ ਸੀ, ਅਤੇ ਇਹ ਕਹਿੰਦਾ ਵੀ ਉਸ ਵੇਲੇ ਮੈਂ ਦੁੱਧ ਨਹੀਂ ਚੁੰਘਿਆ ਦਿਮਾਗ ਤੇਰਾ, ਹੁਣ ਮੈਨੂੰ ਦੁੱਧ ਚੰਗਾ। ਉਹ ਜਾ ਗਏ ਅਤੇ ਦੁੱਧ ਅਸਤਰਾਂ ਵਿੱਚ ਆ ਗਿਆ, ਚੁੰਘ ਚੁੰਘ ਕੇ ਕਹਿਣ ਲੱਗਿਆ ਵੀ ਹੁਣ ਜਦੋਂ ਤੇਰਾ ਪਿਤਾ ਆਇਆ ਪੁੱਛ ਪੜਤਾਲ ਕਰੇਗਾ ਵੀ ਕਿੱਥੇ ਗਿਆ ਉਹ ਸੰਸਤਰੇਜ, ਅਤੇ ਉਹਨੂੰ ਦੱਸ ਦਿੰਦਾ ਵੀ ਉਹ ਫਲਾਨੀ ਜਗ੍ਹਾ, ਜੇ ਤੂੰ ਖੁਦਾ ਦੀ ਪ੍ਰਾਪਤੀ ਦਾ ਕੋਈ ਉਪਦੇਸ਼ ਲੈਣਾ ਉੱਥੇ ਚਲਿਆ ਜਾ। ਇਸ ਤਰ੍ਹਾਂ ਹੀ ਹੋਇਆ ਹੈ, ਜਦੋਂ ਉਹ ਦਿਨ ਚੜ੍ਹਿਆ ਮੁੱਲਾ ਆਇਆ ਆਪਣੀ ਲੜਕੀ ਨੂੰ ਪੁੱਛਣ ਲੱਗਿਆ ਵੀ ਜਿਹੜਾ ਰਾਤ ਉਹ ਬੱਚਾ ਤੇਰੇ ਕੋਲ ਰਿਹਾ ਸੀ ਉਹ ਕਿੱਥੇ ਹੈ। ਉਹਨੇ ਸਾਰੀ ਘਟਨਾ ਦੱਸਤੀ ਵੀ ਉਹ ਤਾਂ ਇਉਂ ਕਹਿ ਕੇ ਚਲਿਆ ਗਿਆ, ਆਹ ਜਗ੍ਹਾ ਦੱਸੀ ਉੱਥੇ ਪੁੱਜ ਜਾ, ਉੱਥੇ ਉਪਦੇਸ਼ ਲੈ ਲੈ। ਫਿਰ ਉੱਥੇ ਹੀ ਮੁੱਲਾ ਜਾ ਪੁੱਜਿਆ, ਹੱਥ ਜੋੜ ਕੇ ਕਿਹਾ ਜੀ ਦੱਸੋ ਮਹਾਰਾਜ ਖੁਦਾ ਦੀ ਪ੍ਰਾਪਤੀ ਦਾ ਰਸਤਾ ਉਪਦੇਸ਼। ਉਸ ਸਮੇਂ ਦਾ ਜਿਹੋ ਜਿਹਾ ਕੋਈ ਉਪਦੇਸ਼ ਦਾ ਢੰਗ ਤਰੀਕਾ ਸੀ ਉਹੋ ਜਿਹਾ ਸੰਸਰੇ ਦੇ ਮੁੱਲਾ ਨੂੰ ਦੱਸ ਦਿੱਤਾ, ਅਤੇ ਆਪ ਉੱਥੋਂ ਫਿਰ ਆਸੇ ਪਾਸੇ ਹੋ ਗਿਆ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ੍ਹ ਇਸ ਸੰਸਰੇ ਦਾ, ਜਿਵੇਂ ਇਹਨਾਂ ਦੀਆਂ ਮੁਸਲਮਾਨਾਂ ਦੀ ਕਿਤਾਬਾਂ ਵਿੱਚ ਅੰਜੀਲ ਅਤੇ ਕੁਰਾਨ ਦੇ ਵਿੱਚ ਲਿਖਿਆ ਉਹ ਸਰਵਣ ਕੀਤਾ ਹੈ, ਭਾਵੇਂ ਕਬੀਰ ਜੀ ਨੇ ਸਾਰਾ ਪ੍ਰਸੰਗ ਆਪਣੇ ਵੱਲੋਂ ਲਿਖਿਆ ਹੈ, ਪਰ ਕਹਾਇਆ ਭਾਈ ਬਾਲੇ ਜੀ ਦੇ ਮੁੱਖ ਰਾਹੀਂ ਹੈ ਵੀ ਬਾਲਾ ਨੇ ਕਿਹਾ ਵੀ ਮਹਾਰਾਜ ਇਹਨਾਂ ਵਿੱਚੋਂ ਕਿੱਡਾ ਕਿਹੜਾ ਵੱਡਾ ਪੀਰ ਹੈ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਸੰਸਰੇਜ ਹੈ, ਵੀ ਸਾਰਾ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ। ਅਸਲ ਰੂਪ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਛੇ ਸ਼ਾਸਤਰਾਂ ਦੇ ਗਿਆਤੇ ਸਨ, ਹੋਰ ਜਿਹੜੀਆਂ ਕੋਈ ਮੁਸਲਮਾਨਾਂ ਦੀ ਕਿਤਾਬਾਂ ਇਹ ਵੀ ਸਾਰੀਆਂ ਇਹਨਾਂ ਨੇ ਪੜ੍ਹੀਆਂ ਪੜ੍ਹਾਈਆਂ ਸੀ, ਇਸ ਕਰਕੇ ਫਿਰ ਜਿੱਥੇ ਕਿੱਥੇ ਇਹਨਾਂ ਦਾ ਦਾਅ ਘਾ ਲੱਗਦਾ ਹੈ ਉੱਥੇ ਫਿਰ ਆਪਣੀ ਜਿਹੜੀ ਵਿਦਵਤਾ ਹੈ ਵੀ ਅਸੀਂ ਇਹ ਵੀ ਪੜ੍ਹੇ ਆਹ ਵੀ ਪੜ੍ਹੇ ਉਹ ਜਨਾ ਜਾਂਦੇ ਹੈ। ਕਹਾਉਣ ਦਾ ਢੰਗ ਤਰੀਕਾ ਇਹਨਾਂ ਦਾ ਵੀ ਵੱਖਰਾ ਵੀ ਸਾਰਾ ਮਹਾਰਾਜ ਦੇ ਮੁੱਖ ਤੋਂ ਕਹਾਉਂਦੇ ਨੇ, ਅਤੇ ਇਸ ਤਰ੍ਹਾਂ ਜਿਹੜਾ ਕਹਿਣ ਦਾ ਪ੍ਰਸੰਗ ਢੰਗ ਤਰੀਕਾ ਉਹ ਕਾਵ ਰਚਨਾ ਵਿੱਚ ਆਪਣਾ ਉਹਨਾਂ ਦਾ ਵੱਖਰਾ ਹੈ। ਉਹ ਜਿਵੇਂ ਆਪਾਂ ਪ੍ਰਸੰਗ ਇਸ ਸੰਸਰੇ ਦਾ ਕੁਝ ਕੱਲ ਸੁਣ ਲਿਆ ਸੀ, ਬਾਕੀ ਰਹਿੰਦਾ ਇਸ ਸੰਸਰੇ ਦਾ ਜਿਹੜਾ ਪ੍ਰਸੰਗ ਅੱਜ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਬੀਤੇ ਉਹ ਜਪ ਪੁੰਨ ਕੇ ਤਿਕ ਕਾਲਾ, ਮੁੱਲਾ ਨੂੰ ਨਿਹਾਲ ਕਰਕੇ ਖੁਦਾ ਦੀ ਪ੍ਰਾਪਤੀ ਕਰਾ ਕੇ ਜਿਹੜਾ ਇਸ ਸੰਸਰੇ ਨੂੰ ਇੱਥੇ ਰਹਿੰਦਿਆਂ ਹੋਇਆਂ, ਜਾਣੀਏ ਰੋਮ ਦੇਸ਼ ਵਿੱਚ ਰਹਿੰਦਿਆਂ ਇੱਥੇ ਕਾਫੀ ਸਮਾਂ ਲੰਘਿਆ ਹੈ। ਤਹਿ ਇੱਕ ਭੂਪਤ ਹੁਤੋ ਬਿਸਾਲਾ, ਇੱਥੋਂ ਦਾ ਇੱਕ ਬੜਾ ਤਕੜਾ ਰਾਜਾ ਸੀ। ਕਿਸ ਕਾਰਨ ਤਿਹ ਸੁੱਤ ਮਰ ਗਏਓ, ਕਿਸੇ ਐਸੇ ਖਾਸ ਕਾਰਨ ਕਰਕੇ ਰਾਜੇ ਦਾ ਪੁੱਤਰ ਚੜਾਈ ਕਰ ਗਿਆ ਮਰ ਮੁੱਕ ਗਿਆ। ਬਹੁਤ ਸ਼ੋਕ ਮੈਂ ਬੇਹਬਲ ਪਇਓ, ਜਿਹੜਾ ਰਾਜਾ ਸੀ ਪੁੱਤਰ ਦੇ ਮਰਨ ਕਰਕੇ ਬਹੁਤ ਕਹਿੰਦੇ ਸ਼ੋਕ ਦੇ ਵਿੱਚ ਵਿਆਕਲ ਜਿਹਾ ਹੋ ਗਿਆ। ਤਿੰਨ ਗਹਿਲੀਨ ਫਕੀਰ ਮੁਲਾਨੇ, ਰਾਜਾ ਮਹਾਮੂਰਖ ਜਿਹੀ ਸੀ, ਉਸਨੇ ਪੁੱਤਰ ਮਰਿਆ ਦੇਖ ਕੇ ਸ਼ੋਕ ਕੰਮ ਵਿੱਚ ਆਇਆ। ਜਿੰਨੇ ਸ਼ਹਿਰ ਦੇ ਕਾਜੀ ਮੁਲਾਣੇ ਸੀ ਫਕੀਰ ਸੀ ਸਾਰੇ ਫੜ ਲਏ। ਬਹੁਤ ਆਨ ਕਰ ਕੈਦ ਕਰਾਨੇ, ਬਹੁਤਿਆਂ ਨੂੰ ਲਿਆ ਰਿਹਾ ਕਿ ਕੈਦ ਵਿੱਚ ਜੇਲ੍ਹ ਵਿੱਚ ਸੁੱਟ ਦਿੱਤਾ। ਸਭ ਸੋਂ ਇਸ ਬਿਦ ਬਾਕ ਬਗੋਵਾ, ਰਾਜੇ ਨੇ ਸਾਰੇ ਮੁੱਲਾਂ ਨਾਲ ਫਕੀਰਾਂ ਨਾਲ ਇਸ ਤਰ੍ਹਾਂ ਦਾ ਬਚਨ ਕਿਹਾ। ਪੂਰਾ ਪੈਗੰਬਰ ਈਸਾ ਹੋਵਾ, ਮੁਲਾਣਿਓ ਐ ਵੀ ਫਕੀਰੋ ਤੁਸੀਂ ਜਾਣਦੇ ਹੋ ਪਹਿਲੇ ਸਮੇਂ ਵਿੱਚ ਤੁਹਾਡਾ ਈਸਾ ਨਾਮ ਦਾ ਪੈਗੰਬਰ ਹੋਇਆ ਹੈ। ਤਿੰਨ ਕਿਤਾਬ ਮੈਂ ਲਿਖਿਓ ਬਣਾਈ, ਜਿਹੜਾ ਪੈਗੰਬਰ ਹੋਇਆ ਉਹਨੇ ਆਪਣੀ ਕਹਿੰਦੇ ਇੰਜੀਲ ਕਿਤਾਬ ਦੇ ਵਿੱਚ ਇਸ ਤਰ੍ਹਾਂ ਬਣਾ ਸਵਾਰ ਕੇ ਲਿਖਿਆ ਹੋਇਆ। ਸੋ ਮੈਂ ਤੁਮ ਸੋ ਦਿਓ ਸੁਣਾਈ, ਤੁਹਾਡੇ ਕਹਿੰਦੇ ਈਸਾ ਪੈਗੰਬਰ ਦਾ ਲਿਖਿਆ ਹੋਇਆ ਇੰਜੀਲ ਕਿਤਾਬ ਦਾ ਜਿਹੜਾ ਪ੍ਰਸੰਗ ਹੈ ਮੈਂ ਤੁਹਾਨੂੰ ਕਹਿੰਦੇ ਖੋਲ ਕੇ ਸੁਣਾ ਦਿੰਦਾ, ਤੁਸੀਂ ਸੁਣ ਲਓ। ਦੋਹਰਾ ਮੈਂ ਮੁਰਦਾ ਜਿੰਦਾ ਕਰੂੰ, ਤੁਹਾਡਾ ਈਸਾ ਪੈਗੰਬਰ ਇਉਂ ਕਿਤਾਬ ਵਿੱਚ ਕਹਿੰਦਾ ਵੀ ਮੈਂ ਮੁਰਦਿਆਂ ਨੂੰ ਜਿੰਦਾ ਕਰ ਸਕਦਾ ਤੇ ਕਰ ਦਿਆਂਗਾ। ਹੁਕਮ ਖੁਦਾ ਕੇ ਸਾਥ, ਕਿਵੇਂ ਖੁਦਾ ਦੇ ਹੁਕਮ ਦੇ ਨਾਲ ਹੋਏ ਅਗਾਰੀ ਜਗਤ ਮਹ। ਇਸੇ ਤਰ੍ਹਾਂ ਤੁਹਾਡੇ ਈਸਾ ਪੈਗੰਬਰ ਨੇ ਇਹ ਵੀ ਕਿਤਾਬ ਵਿੱਚ ਕਿਹਾ ਵੀ ਮੇਰੇ ਜੈਸੇ ਸੰਸਾਰ ਦੇ ਵਿੱਚ ਅੱਗੇ ਵੀ ਹੋਣਗੇ, ਐਸੇ ਸੁਣ ਤਿੰਨ ਗਾਤ ਇਹੋ ਜਿਹੇ ਹੋਣਗੇ। ਉਹਨਾਂ ਦੀ ਵੀ ਕਥਾ ਸੁਣ ਲਓ, ਕਹਾਣੀ ਸੁਣ ਲਓ, ਤੁਸੀਂ ਮੁੱਲਾ ਮਿਲਾਣੇ ਹੋ। ਚੌਪਈ ਆਪਣੋ ਜਬ ਹੀ ਹੁਕਮ ਉਚਾਰੇ, ਈਸਾ ਨੇ ਆ ਲਿਖਿਆ ਅੰਜੀਲ ਵਿੱਚ ਵੀ ਮੇਰੇ ਵਰਗੇ ਅੱਗੇ ਵੀ ਹੋਣਗੇ ਜਦੋਂ ਵੀ ਆਪਣਾ ਹੁਕਮ ਕਰਨਗੇ। ਮੁਰਦੇ ਕੋ ਜਿੰਦਾ ਸੋ ਕਰ, ਮੇਰੇ ਵਾਂਗ ਮੁਰਦਿਆਂ ਨੂੰ ਕਹਿੰਦੇ ਜੀਂਦਾ ਕਰਦਿਆ ਕਰਨਗੇ। ਇਉਂ ਲਿਖ ਗਇਓ ਪੈਗੰਬਰ ਥਾਰੋ, ਇਹ ਵੀ ਸੁਣ ਲਓ ਮੁਲਾਣਿਓ ਫਕੀਰੋ, ਇਹ ਮੈਂ ਨਹੀਂ ਲਿਖਿਆ, ਤੁਹਾਡਾ ਜਿਹੜਾ ਪੈਗੰਬਰ ਈਸਾ ਹੋਇਆ ਉਹ ਅੰਜੀਲ ਕਿਤਾਬ ਵਿੱਚ ਲਿਖ ਕੇ ਗਿਆ ਹੈ। ਨੀਕੇ ਹਿਰਦੇ ਬਿਖੇ ਵਿਚਾਰੋ, ਤੁਸੀਂ ਉਹਦੇ ਰਾਹਕਾਰ ਹੈ ਉਸਦੇ, ਫਿਰ ਉਸਦੇ ਵਿੱਚੋਂ ਹੋ, ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਹਿਰਦੇ ਵਿੱਚ ਸੋਚ ਵਿਚਾਰ ਲਓ। ਮੇਰੋ ਸੁੱਤ ਮਰ ਗਇਓ ਦੁੱਖ ਪਾਏ, ਮੇਰਾ ਜਿਹੜਾ ਪੁੱਤਰ ਸੀ ਰੋਗ ਦੇ ਨਾਲ ਬਹੁਤਾ ਦੁੱਖ ਪਾ ਕੇ ਮਰ ਮੁੱਕ ਗਿਆ ਹੋਇਆ, ਤਾਂ ਕੋ ਅਬ ਤੁਮ ਦੇ ਹੁਜਵਾਏ। ਤੁਹਾਡੇ ਈਸਾ ਪੈਗੰਬਰ ਨੇ ਇਹ ਲਿਖਿਆ ਵੀ ਮੇਰੇ ਵਰਗੇ ਅਗਲੇ ਸਮੇਂ ਵਿੱਚ ਵੀ ਹੋਣਗੇ ਵੀ ਉਹ ਮੁਰਦਿਆਂ ਨੂੰ ਜੀਂਦਾ ਕਰਦਿਆ ਕਰਨਗੇ, ਇਸ ਕਰਕੇ ਵੀ ਤੁਸੀਂ ਉਹਦੇ ਪੈਰੋਕਾਰ ਹੋ, ਈਸਾ ਦੇ ਸਿੱਖ ਸੇਵਕ ਹੋ, ਤੇ ਮੁੱਤੇ ਮੇਰੇ ਪੁੱਤਰ ਨੂੰ ਜੀਵਾਲ ਦੇਵੋ। ਨਤ ਪਾਖੋ ਮਿਲਕੇ ਸਭ ਲੋਕ, ਜਿੰਨੇ ਫਕੀਰ ਜਿੰਨੇ ਤੁਸੀਂ ਮੁੱਲਾ ਹੈ ਸਾਰੇ ਆਪੋ ਵਿੱਚ ਹੀ ਮਿਲ ਕੇ ਇਕੱਠਿਆ ਹੋ ਕੇ ਇਉਂ ਆਖੋ ਜਵਾਨ ਤੋਂ ਲਿਖਿਓ ਪੈਗੰਬਰ ਇਹ ਦਰੂਗਾ। ਜਿਹੜਾ ਇਹ ਈਸਾ ਪੈਗੰਬਰ ਹੋਇਆ ਨੇ ਅੰਜੀਲ ਕਿਤਾਬ ਦੇ ਵਿੱਚ ਐਵੇਂ ਝੂਠ ਮੂਠ ਲਿਖਿਆ ਹੈ, ਇਸ ਬਿਦ ਭੂਪਤ ਕੀ ਸੁਣ ਬਾਨੇ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਰਾਜਾ ਦੇ ਮੁੱਖ ਤੋਂ ਫਕੀਰਾਂ ਮੁਲਾਣਿਆਂ ਨੇ ਸੁਣ ਕੇ ਚਿੰਤ ਮਾਨ ਭੇ ਕਿਨ ਹੁਣ ਮਾਨੇ, ਸਾਰੇ ਚਿੰਤਾ ਸਹਿਤ ਹੋ ਗਏ, ਕਿਸੇ ਨੇ ਗੱਲ ਨਹੀਂ ਮੰਨੀ ਵੀ ਅਸੀਂ ਤਾਂ ਨਹੀਂ ਉਹ ਕਹਿ ਸਕਦੇ ਵੀ ਈਸਾ ਪੈਗੰਬਰ ਝੂਠ ਲਿਖ ਕੇ ਗਿਆ, ਜਾਂ ਵੀ ਉਹਦੇ ਜਿਹੜੇ ਪੈਰੋਕਾਰ ਉਹਨਾਂ ਦੇ ਵਿੱਚੋਂ ਕੋਈ ਮੁਰਦੇ ਨੂੰ ਜਿੰਦਾ ਨਹੀਂ ਕਰ ਸਕਦਾ ਵੀ ਇਹ ਝੂਠ ਲਿਖਿਆ, ਵੀ ਨਾ ਉਹਨੇ ਕੋਈ ਮੁਰਦਾ ਜਿੰਦਾ ਕੀਤਾ ਨਾ ਮਗਰੋਂ ਕਰ ਸਕੇਗਾ। ਇਸ ਤਰ੍ਹਾਂ ਅਸੀਂ ਨੀ ਕਹਿੰਦੇ, ਚਿੰਤਾ ਨਾਲ ਬਹੁਤ ਦੁਖੀ ਜੇ ਹੋ ਗਏ, ਬੈਠੇ ਸਭ ਹੀ ਕੈਦ ਮਝਾਰੀ, ਸਾਰੇ ਮੁੱਲਾ ਵੀ ਫਕੀਰ ਸੀ ਕੈਦ ਵਿੱਚ ਪਏ ਹੋਏ ਬੈਠੇ ਚਿੰਤਾ ਸਹਿਤ, ਛੁੱਟਣ ਉਪਾਏ ਨ ਪਾਏ ਵਿਚਾਰੀ। ਬੜਾ ਉਪਰਾਲਾ ਹੀਲੇ ਸੋਚਦੇ, ਛੁੱਟਣ ਦਾ ਕੋਈ ਉਪਰਾਲਾ ਹੀਲਾ ਸੁਝਦਾ ਨੀ ਨਾਨ, ਤੇ ਹੇਠਾਂ ਆਪ ਸਮਝ ਚੱਲ ਗਇਓ। ਭਾਈ ਬਾਲਾ ਜੀ ਨੂੰ ਗੁਰੂ ਮਹਾਰਾਜ ਦੱਸਦੇ ਆ, ਜਾਂ ਕਵੀ ਸੰਤੋਖ ਸਿੰਘ ਜੀ ਇਤਿਹਾਸ ਦੱਸਦੇ ਆ ਵੀ ਸੰਸਤਰੇ ਜਿਹੜਾ ਇਹ ਕਾਮਲ ਫਕੀਰ ਸੀ ਇਹ ਆਪ ਹੀ ਕਹਿੰਦੇ ਉਹ ਜੇਲ ਖਾਨੇ ਵਿੱਚ ਮੁਲਾਣਿਆਂ ਫਕੀਰਾਂ ਕੋਲ ਚਲਾ ਗਿਆ ਹੈ। ਕੈਦਨ ਕੋ ਬੂਝਤ ਅਸ ਪਇਓ, ਇਹ ਕੈਦੀ ਸੀ ਸਾਰਿਆਂ ਨੂੰ ਭਜਾ ਕੇ ਪੁੱਛਣ ਲੱਗਿਆ ਏ ਸੰਸਤਰੇ, ਬੈਠੇ ਕਿਉਂ ਚਿੰਤਾ ਤੁਰ ਹੋਈ, ਜਿੰਨੇ ਤੁਸੀਂ ਮੁੱਲਾ ਹੈ ਫਕੀਰ ਹੈ ਕਿਉਂ ਚਿੰਤਾ ਵਿੱਚ ਵਿਆਕਲ ਜੇ ਹੋਏ ਬੈਠੇ ਹੋ, ਵਿਗਰਿਓ ਤੁਮਰੋ ਕਾਰਜ ਕੋਈ, ਜੇਲ ਵਿੱਚ ਆ ਕੇ ਤੁਹਾਡਾ ਕੋਈ ਖਾਸ ਕੰਮ ਵਿਗੜ ਗਿਆ ਹੈ। ਸਭ ਨੇ ਸੁਣ ਅਸ ਗਿਰਾ ਉਚਾਰੀ, ਸਾਰਿਆਂ ਫਕੀਰਾਂ ਨੇ ਸਾਰਿਆਂ ਮੁਲਾਣਿਆਂ ਨੇ ਮਿਲ ਕੇ ਸੰਸਰੇ ਨੂੰ ਉਹ ਗੱਲ ਆਖੀ, ਨਿਰਪ ਕਹਿ ਮੁਰਦਾ ਦੇ ਹੁਜਵਾਰੀ। ਇੱਥੋਂ ਦਾ ਜਿਹੜਾ ਰਾਜਾ ਉਹ ਕਹਿੰਦਾ ਵੀ ਮੇਰਾ ਪੁੱਤਰ ਮਰ ਗਿਆ ਹੈ, ਤੁਸੀਂ ਰਾਲੇ ਰਲ ਮਿਲ ਕੇ ਜਾਉਣਾ ਕਰ ਦਿਓ, ਕਹਿ ਕੇ ਰਾਖੇ ਕੈਦ ਮਝਾਰੀ। ਇਸ ਕਰਕੇ ਇੱਥੋਂ ਦੇ ਰਾਜੇ ਨੇ ਸਾਨੂੰ ਫੜ ਕੇ ਕੈਦ ਵਿੱਚ ਰੱਖਿਆ ਹੋਇਆ, ਜੇਲ੍ਹ ਵਿੱਚ ਸੁੱਟਿਆ ਪੈਦਾ ਹੋਇਆ ਐਸੀ ਸ਼ਕਤ ਨ ਕਿਸ ਮੈਂ ਭਾਰੀ। ਸੰਸਰੇਜ ਫਕੀਰ ਸਾਡੇ ਮੁੱਲਾਂ ਸਾਡੇ ਫਕੀਰਾਂ ਵਿੱਚ ਐਸੀ ਕੋਈ ਮਹਾਨ ਤਾਕਤ ਹੈ ਨੀ ਵੀ ਜਿਸ ਕਰਕੇ ਮੁਰਦੇ ਨੂੰ ਜਿਉਂਦਾ ਕਰ ਸਕੀਏ ਅਸੀਂ। ਸਮਸ਼ਕ ਹੈ ਮੈਂ ਦਿਓ ਜਵਾਏ। ਸੰਸਰੇਜ ਕਹਿਣ ਲੱਗਾ ਲੈ ਵੀ ਫਕੀਰੋ ਕਮੁਲਾਣਿਓ, ਮੈਂ ਇਹਦੇ ਪੁੱਤਰ ਮੁਰਦੇ ਨੂੰ ਜੀਵਾ ਸਕਦਾ। ਤੁਮ ਮੁਝ ਕੋ ਹੋ ਵਾਹ ਦੁਖਦਾਏ। ਇਹ ਗੱਲ ਹੈ ਵੀ ਮੈਂ ਸੱਚ ਕਹਿੰਦਾ ਮੈਂ ਇਹਨੂੰ ਜਿਉਂਦਾ ਤਾਂ ਕਰਦਾ ਪਰ ਤੁਸੀਂ ਮੈਨੂੰ ਕਹਿੰਦੇ ਦੁੱਖ ਦੇਣ ਵਾਲੇ ਹੋ ਜਾਓਗੇ, ਮੈਨੂੰ ਤੁਸੀਂ ਤੰਗ ਕਰਾਓਗੇ। ਕਰ ਜੋਰੇ ਸੁਣ ਕੇ ਯੋ ਸਭ ਹੀ। ਜਦੋਂ ਸੰਸਤਰੇ ਨੇ ਕਿਹਾ ਸਾਰੇ ਮੁਲਾਣਿਆਂ ਨੇ ਸਾਰੇ ਫਕੀਰਾਂ ਨੇ ਹੱਥ ਜੋੜ ਕੇ ਕਿਹਾ ਇਸ ਨੂੰ ਤੁਮਕੋ ਹਮ ਦੁੱਖ ਦੇ ਹੈ ਨਾ ਕਬ ਹੀ। ਸੰਸਰੇ ਪੀਰ ਤੂੰ ਮੁਰਦੇ ਨੂੰ ਜਿਉਂਦਾ ਕਰ ਦੇ, ਅਸੀਂ ਤੈਨੂੰ ਕਦੇ ਵੀ ਜ਼ਿੰਦਗੀ ਵਿੱਚ ਦੁੱਖ ਨਹੀਂ ਦੇਵਾਂਗੇ। ਇਸੇ ਜਵਾਏ ਛੁਟਾਵਾ ਸਾਰੇ। ਰਾਜੇ ਦੇ ਪੁੱਤਰ ਨੂੰ ਜਿਉਂਦਾ ਕਰਕੇ ਸਾਨੂੰ ਸਾਰਿਆਂ ਨੂੰ ਜੇਲ੍ਹ ਦੇ ਵਿੱਚੋਂ ਤੂੰ ਛੁਡਾ ਲੈ। ਮਿਲ ਕੇ ਬੰਦਾ ਹੈ ਪਾਏ ਤੁਮਾਰੇ। ਇਹਨੂੰ ਦੁੱਖ ਤਾਂ ਕੀ ਦੇਣਾ, ਸਗੋਂ ਸਾਰੇ ਅਸੀਂ ਮਿਲ ਕੇ ਤੇਰੇ ਚਰਨਾਂ ਤੇ ਮੱਥੇ ਟੇਕਾਂਗੇ। ਤਬ ਚੱਲ ਸਮਸ਼ ਗਯੋ ਤੇ ਥਾਏ। ਮਹਾਰਾਜ ਕਹਿੰਦੇ ਭਾਈ ਬਾਲਾ ਇਉਂ ਸੁਣ ਕੇ ਜਿਹੜਾ ਸੰਸਰੇਜ ਹੈ ਨਾ, ਇਹ ਪੁੱਜਿਆ ਹੋਇਆ ਫਕੀਰ ਹੈ, ਇਸ ਤਰ੍ਹਾਂ ਰਾਜੇ ਦੇ ਕੋਲ ਚਲਾ ਗਿਆ ਸੀ। ਜਾਏ ਠਾਡ ਹੋਏ ਗਿਰਾ ਅਲਾਈ। ਜਿੱਥੇ ਰਾਜੇ ਦਾ ਪੁੱਤਰ ਮਰਿਆ ਪਿਆ ਉੱਥੇ ਖੜਿਆ ਹੋ ਕੇ ਸੰਸਰੇ ਨੇ ਬਚਨ ਕਿਹਾ ਸੀ ਮੁੱਖ ਤੋਂ, ਮੇਰੇ ਹੁਕਮ ਸਾਥ ਉੱਠ ਜੀਵਹੁ। ਰਾਜੇ ਦੇ ਪੁੱਤਰ ਮੇਰੇ ਹੁਕਮ ਦੇ ਨਾਲ ਤੂੰ ਵੀ ਜੀ ਕੇ ਉੱਠ ਕੇ ਖੜਾ ਹੋ ਜਾ। ਵਿਚ ਰਹ ਪੂਰਬ ਜਾਂ ਅਬ ਥੀ ਵਹ। ਰਾਜੇ ਦੇ ਬੱਚੇ ਤੂੰ ਪਹਿਲਾਂ ਕਹਿੰਦੇ ਜਿਉਂਦਾ ਸੀ ਤੇ ਫਿਰਦਾ ਸੀ ਨਾ ਇੱਧਰ ਛਾਲਾਂ ਮਾਰਦਾ, ਇਸ ਤਰ੍ਹਾਂ ਕਹਿੰਦੇ ਜਿਉਂਦਾ ਹੋ ਕੇ ਉਹ ਵੀ ਵਿਚਰੇ ਉਹ ਛਾਲਾ ਮਾਰ। ਤੇਸ਼ਨ ਤਾਹਾਂ ਜੁ ਮ੍ਰਿਤਕ ਪਰਿਓ। ਇਹ ਵੀ ਭਾਈ ਬਾਲਾ ਇਸ ਤਰ੍ਹਾਂ ਜਿਹੜਾ ਉੱਥੇ ਰਾਜੇ ਦਾ ਪੁੱਤਰ ਮਰਿਆ ਪਿਆ ਸੀ ਧਰਤੀ ਤੇ, ਉੱਠ ਬੈਠਿਓ ਨ੍ਰਿਪ ਦੁੱਖ ਪਾਰ ਹਰਿਓ। ਸੰਸਰੇ ਫਕੀਰ ਦੇ ਬਚਨ ਕਹਿਣ ਨਾਲ ਉਸੇ ਵੇਲੇ ਕਹਿੰਦੇ ਉੱਠ ਕੇ ਖੜਾ ਹੋ ਗਿਆ ਹੈ। ਹਿਰਦੇ ਭਾ ਆਨੰਦ ਸਭ ਤਾਈ। ਦੁੱਖ ਸਾਰਾ ਦੁੱਖ ਰਾਜੇ ਦਾ ਦੂਰ ਹੋ ਗਿਆ, ਸਾਰਿਆਂ ਦੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਹੋਇਆ ਹੈ। ਕਰੇ ਕੈਦ ਜੇ ਦੀਨ ਛੁਡਾਈ। ਇਸ ਤਰ੍ਹਾਂ ਜਿਹੜਾ ਇਹ ਰਾਜੇ ਨੇ ਫਕੀਰ ਜਾਂ ਮੁੱਲਾਂ ਕੈਦ ਕੀਤੇ ਸੀ, ਜੇਲ੍ਹ ਵਿੱਚ ਸੁੱਤੇ ਸੀ, ਸੰਸਰੇ ਨੇ ਸਾਰਿਆਂ ਨੂੰ ਛੁਡਾ ਦਿੱਤਾ ਸੀ। ਭਏ ਮੁਲਾਨੇ ਸਭ ਇੱਕ ਥਾਂ। ਇਸ ਤਰ੍ਹਾਂ ਕਹਿੰਦੇ ਜਿੰਨੇ ਮੁੱਲਾਂ ਸੀ ਸ਼ਹਿਰ ਦੇ ਇੱਕ ਜਗ੍ਹਾ ਇਕੱਠਿਆਂ ਹੋ ਗਏ। ਕਹਿਣ ਲੱਗੇ ਇਨ ਕੀਨ ਖੁਟਾਈ। ਪੋਚੀ ਰਲ ਮਿਲ ਕੇ ਇਕੱਠਿਆਂ ਹੋ ਕੇ ਕਹਿਣ ਲੱਗੇ ਵੀ ਆ ਸੰਸਰੇ ਨੇ ਇੱਕ ਗੱਲ ਖੋਟੀ ਕੀਤੀ ਹੈ, ਮਾੜੀ ਕੀਤੀ ਹੈ। ਸ਼ਰ੍ਹਾਂ ਬਿਖੈ ਰੱਖਣਾ ਇਨ ਗੇਰਾ। ਮੁਸਲਮਾਨਾਂ ਦੀ ਸ਼ਰ੍ਹਾਂ ਦੇ ਵਿੱਚ ਇਹਨੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਇੱਕ ਫਰਕ ਜਿਹਾ ਪਾ ਦਿੱਤਾ ਹੈ, ਕਸਰ ਜੀ ਪਾ ਦਿੱਤੀ ਹੈ। ਕਹਿਓ ਜੀਵ ਪਾ ਹੁਕਮ ਜੋ ਮੇਰਾ। ਇਹਨੇ ਆਪਣੇ ਮੁੱਖ ਤੋਂ ਕਿਹਾ ਵੀ ਮੇਰਾ ਹੁਕਮ ਹੋ ਗਿਆ, ਤੂੰ ਬਈ ਜੀ ਪਾ ਮਰੇ ਹੋਏ। ਨਹੀਂ ਖੁਦਾਏ ਨਾਮ ਕੋ ਲੀਨੋ। ਇਹ ਸੰਸਰੇ ਨੇ ਕਹਿੰਦੇ ਇਹਦੇ ਵਿੱਚ ਖੁਦਾ ਦਾ ਨਾਂ ਨਹੀਂ ਲਿਆ, ਕਹਿਣਾ ਇਹਨੂੰ ਚਾਹੀਦਾ ਵੀ ਹੁਕਮ ਖੁਦਾ ਦੇ ਹੁਕਮ ਨਾਲ ਬਈ ਤੂੰ ਜੀ ਪਾ। ਇਹਨੇ ਕਿਹਾ ਮੇਰੇ ਹੁਕਮ ਨਾਲ ਵੀ ਜੀਵ ਪੇ ਉੱਠ ਖੜਾ ਹੋ ਤੂੰ। ਇਸੀ ਬਾਤ ਇਨਕੀਨ ਮਲੀਨੋ। ਇਹ ਜਿਹੜੀ ਗੱਲ ਹੈ ਕਹਿੰਦੇ ਇਹਦੇ ਬੜੀ ਮੈਰੀ ਜੀ ਗੰਦੀ ਜੀ ਭੈੜੀ ਜੀ ਕੀਤੀ ਹੈ। ਨਹੀਂ ਮਜ਼ਬ ਹਮਰੇ ਮੈਂ ਭਾਈ। ਜਿਹੜਾ ਮੁਸਲਮਾਨਾਂ ਦਾ ਧਰਮ ਹੈ ਦੀਨ, ਇਹਦੇ ਵਿੱਚ ਇਹ ਗੱਲ ਚੰਗੀ ਨਹੀਂ ਲੱਗ ਰਹੀ। ਇਹਨੇ ਉਹ ਕਿਉਂ ਆਖਿਆ ਵੀ ਮੇਰੇ ਨਾਲ ਉੱਠ ਹੁਕਮ ਨਾਲ ਜੀ ਕੇ ਉੱਠ ਕੇ ਖੜਾ ਹੋ ਜਾ, ਕਹਿਣਾ ਚਾਹੀਦਾ ਸੀ ਖੁਦਾ ਦੇ ਹੁਕਮ ਨਾਲ ਵੀ ਉੱਠ ਕੇ ਖੜਾ ਹੋ ਜਾ ਤੂੰ ਜੀ ਪਾ। ਜਾਂ ਤੇ ਜਹੀਅਤ ਦਈ ਸਜਾਈ। ਇਸ ਕਰਕੇ ਵੀ ਇਸ ਸੰਸਰੇ ਨੂੰ ਫਤਵਾ ਲਾ ਕੇ ਸਜ਼ਾ ਦੇਣੀ ਚਾਹੀਦੀ ਹੈ। ਸਭ ਮਿਲ ਸਮਸ਼ ਲੀਨ ਗਹਿ ਤਬ ਹੀ। ਇਸ ਤਰ੍ਹਾਂ ਭਾਈ ਬਾਲਾ ਸਾਰਿਆਂ ਬੁੱਲਾਂ ਨੇ ਕੱਠਿਆ ਹੋ ਕੇ ਸ਼ਮਸ਼ੇਰ ਨੂੰ ਫੜ ਲਿਆ। ਕਹਿਤ ਜੁਥੇ ਦੁੱਖ ਦੇਹੇ ਨਾ ਕਬਹੀ। ਮੇਰੇ ਮੁੱਲਾ ਫਕੀਰ ਪਹਿਲਾਂ ਕਹਿੰਦੇ ਸੀ ਵੀ ਤੈਨੂੰ ਕਦੇ ਵੀ ਜ਼ਿੰਦਗੀ ਵਿੱਚ ਇਸ ਦੁੱਖ ਨਹੀਂ ਦੇਵਾਂਗੇ। ਤਬ ਹੈ ਸ਼ਮਸ਼ਨੈ ਗਿਰਾ ਅਲਾਈ। ਇਹਨਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਸ਼ਮਸ਼ੇਰ ਨੂੰ ਫੜ ਲਿਆ। ਫਿਰ ਇਸਨੇ ਇਉਂ ਕੁਛ ਬਚਨ ਕਿਹਾ ਇਹਨਾਂ ਨੂੰ, ਕਿਆ ਸਜਾਏ ਤੁਮ ਦੇਹੋ ਮੁਝ ਤਾਏ। ਬੁਲਾਣਿਓ ਫਤਵਾ ਜਿਹਾ ਲਾ ਕੇ ਮੈਨੂੰ ਹੁਣ ਤੁਸੀਂ ਕੀ ਸਜ਼ਾ ਦੇਵੋਗੇ। ਜੋ ਹੋਇਆ ਮਨ ਮਹਿਸੂ ਕਰ ਲੀਜੈ। ਚੰਗਾ ਵੀ ਤੁਹਾਡੇ ਬੁਲਾਣਿਆ ਜਿਵੇਂ ਮਨ ਵਿੱਚ ਆਉਂਦਾ ਉਹੀ ਸਕਰ ਕਰਾ ਲਓ, ਉਹੀ ਸਜ਼ਾ ਦੇ ਲਓ। ਹੋ ਝੂਠੇ ਨਿਜ ਹਿਰਦੇ ਲਿਖੀ ਜੈ। ਤੁਸੀਂ ਆਪੋ ਆਪਣੇ ਹਿਰਦਿਆਂ ਵਿੱਚ ਜਾਣ ਲਓ ਹੈ ਉਹ ਤੁਸੀਂ ਝੂਠੇ ਹੀ। ਮੈਂ ਤੁਹਾਨੂੰ ਕਿਹਾ ਸੀ ਵੀ ਮੁਰਦੇ ਨੂੰ ਜਿਉਂਦਾ ਤਾਂ ਮੈਂ ਕਰ ਦਿਆਂਗਾ, ਤੁਸੀਂ ਮੈਨੂੰ ਦੁੱਖ ਦੇਣ ਵਾਲੇ ਬਣ ਜਾਓਗੇ। ਤੁਸੀਂ ਇਹ ਕਹਿੰਦੇ ਤੈਨੂੰ ਜ਼ਿੰਦਗੀ ਵਿੱਚ ਨਹੀਂ ਦੁੱਖ ਦੇਵਾਂਗੇ, ਤੈਨੇ ਤਾਂ ਚਰਨ ਪੂਜਾਂਗੇ, ਇਸ ਕਰਕੇ ਤੁਸੀਂ ਝੂਠੇ ਹੋ ਹਿਰਦੇ ਵਿੱਚ ਜਾਣ ਲਓ। ਕਹਿਤ ਮੁਲਾਣੇ ਸ਼ਰਾ ਮਝਾਰੀ। ਸਵੇਰੇ ਮੁਲਾਣੇ ਕਹਿਣ ਲੱਗੇ ਵੀ ਸਾਡੇ ਮੁਸਲਮਾਨਾਂ ਦੀ ਜਿਹੜੀ ਸ਼ਰਾ ਇਹਦੇ ਵਿੱਚ ਖਾਲ ਉਤਾਰਨ ਉਚਿਤ ਤੁਮਾਰੀ। ਇਹ ਫਤਵੇ ਅਨੁਸਾਰ ਹੈ ਵੀ ਤੁਹਾਡੀ ਜਿਹੜੀ ਸਰੀਰ ਦੀ ਚਮੜੀ ਔਲਾ ਦੇਣੀ ਚਾਹੀਦੀ ਹੈ। ਆਪਣੇ ਹੁਕਮ ਸੋ ਮੁਰਦਾ ਜਿੰਦਾ। ਤੂੰ ਆਪਣੇ ਹੁਕਮ ਨਾਲ ਮੁਰਦੇ ਨੂੰ ਜਿਉਂਦਾ ਕੀਤਾ। ਕਰੇ ਉਹ ਤੈ ਤਾਂ ਤੇ ਤੁਝ ਨਿੰਦਾ। ਆਪਣੇ ਹੁਕਮ ਨਾਲ ਤੂੰ ਮੁਰਦੇ ਨੂੰ ਜਿੰਦਾ ਕੀਤਾ, ਇਸ ਕਰਕੇ ਤੈਨੂੰ ਅਸੀਂ ਨਿੰਦੇ ਹਾਂ, ਤੈਨੂੰ ਮਾੜਾ ਮਾੜਾ ਆਖਦੇ ਆ ਵੀ ਇਹ ਗੁਨਾਹ ਤੂੰ ਕੀਤਾ ਹੈ। ਅਸ ਕਹਿਲੀਨੀ ਖਾਲ ਉਤਾਰੀ। ਵੀ ਭਾਈ ਬਾਲਾ ਹੈ ਉਹ ਸਮਸਰੇਜ ਨੂੰ ਮੁਲਾਣਿਆ ਨੇ ਕਹਿ ਕੇ ਤੇਰੀ ਸਰੀਰ ਦੀ ਚਮੜੀ ਜੀ ਲਾ ਦਿੱਤੀ। ਦਯੋ ਸ਼ੋਰ ਬਹਿ ਸਰੋਣਾ ਪਤਾਰੀ। ਮੈਨੂੰ ਛੱਡ ਦਿੱਤਾ ਹੈ ਤੇ ਲਹੂ ਦੀਆਂ ਧਾਰਾਂ ਫਿਰ ਵਗਦੀਆਂ ਸਰੀਰ ਵਿੱਚੋਂ। ਭਯੋ ਕਰੂਪ ਭਿਆਨਕ ਭਾਰੀ। ਇਸ ਤਰ੍ਹਾਂ ਇਹ ਸੰਸਰੇ ਜਿਹੜਾ ਪੀਰ ਹੈ ਬੜਾ ਭੈੜੇ ਜਰੂ ਵਾਲਾ ਹੋ ਗਿਆ ਤੇ ਬੜਾ ਭਿਆਨਕ ਜਿਹਾ ਹੋ ਗਿਆ ਹੈ। ਤੂੰ ਪਰਗੀ ਸਭ ਅੰਗ ਮਝਾਰੀ। ਸਾਰੇ ਸਰੀਰ ਦੇ ਅੰਗਾਂ ਦੇ ਵਿੱਚ ਪਾਕ ਜੀ ਗਈ ਸੀ। ਭਿਨ ਕਹਿ ਮਾਖੀ ਚੌਹ ਦੇ ਸ਼ਮਾਹੀ। ਇਸ ਕਰਕੇ ਦੇ ਇਰਦ ਗਿਰਦ ਕਹਿੰਦੀਆਂ ਮੱਖੀਆਂ ਬੜੀਆਂ ਭਿਣਕਦੀਆਂ ਸਨ। ਕੋ ਸਮੀਪ ਆਵਨ ਦੇ ਨਾਹੀ। ਇਹੋ ਜਿਹੀ ਭਾਰੀ ਹਾਲਤ ਦੇਖ ਕੇ ਕੋਈ ਵੀ ਜਿਹੜਾ ਮਨੁੱਖ ਇਹਨੂੰ ਆਪਣੇ ਨੇੜੇ ਨਹੀਂ ਆਉਣ ਦਾ, ਨੇੜੇ ਨਹੀਂ ਢੁੱਕਣ ਦਿੰਦਾ ਸੀ। ਤਾਹੇ ਦੇਸ਼ ਕੋ ਸ਼ੋਰ ਸਿਧਾਰਾ। ਇਸ ਤਰ੍ਹਾਂ ਉਸ ਇਲਾਕੇ ਨੂੰ ਜਾਣੀ ਰੋਮ ਨੂੰ ਛੱਡ ਕੇ ਫਿਰ ਚਲਾ ਗਿਆ। ਆਵਤ ਭਾ ਮੁਲਤਾਨ ਮਝਾਰਾ। ਭਾਈ ਬਾਲਾ ਇੱਥੇ ਮੁਲਤਾਨ ਸ਼ਹਿਰ ਵਿੱਚ ਆ ਗਿਆ ਸੀ, ਉੱਥੋਂ ਚੱਲਦਾ ਹੋਇਆ। ਸ਼ੁਦਾ ਵਿਖੇ ਆਤਰ ਹੋਇਆ ਸੋ। ਇੱਕ ਵਾਰੀ ਇਹ ਵੀ ਸੰਸਰੇ ਦੇ ਮੁਲਤਾਨ ਵਿੱਚ ਆ ਕੇ ਭੁੱਖ ਦੇ ਵਿੱਚ ਬਹੁਤ ਵਿਆਕਲ ਜਿਹਾ ਹੋ ਗਿਆ। ਚਾਚਾ ਅੰਨ ਦੇਤ ਨਹਿ ਕੋ। ਮੁਲਤਾਨ ਸ਼ਹਿਰ ਦੇ ਲੋਕਾਂ ਵਿੱਚੋਂ ਖਾਣ ਲਈ ਅੰਨ ਮੰਗਦਾ ਹੈ, ਕੋਈ ਇਹਨੂੰ ਖਾਣ ਨੂੰ ਰੋਟੀ ਨਹੀਂ ਦਿੰਦਾ ਹੈ। ਤਬ ਇੱਕ ਮੀਨ ਮੰਗ ਤੇ ਪਾਈ। ਕਹਿੰਦੇ ਇਸ ਤਰ੍ਹਾਂ ਮੰਗਦਿਆਂ ਮੰਗਦਿਆਂ ਕਿਸੇ ਦੇ ਪਾਸੋਂ ਮੱਛੀ ਜੀ ਇਹਨੇ ਪਾ ਲਈ ਹੈ। ਨਹਿ ਭੁਰਜਨ ਦੇਵੈ ਕਿਸ ਥਾਈ। ਫਿਰ ਜਿਹੜੇ ਹੋਟਲ ਦੇ ਕੋਲ ਮੱਛੀ ਭੁੰਨਣ ਵਾਸਤੇ ਜਾਂਦਾ ਉਹ ਭੜਾ ਜਿਹਾ ਰੂਪ ਦੇ ਕੇ ਮੱਖੀਆਂ ਜਿਹੀਆਂ ਭਿਣਕਦੀਆਂ ਦੇ ਕੇ ਇਹਨੂੰ ਕਹਿੰਦੇ ਨੇੜੇ ਨਹੀਂ ਹੁੰਦਾ, ਕੋਈ ਭੁੰਨਣ ਨਹੀਂ ਦਿੰਦਾ। ਆਏ ਸ਼ਹਿਰ ਬੈਠਿਓ ਇੱਕ ਥਾਨਾ। ਇਸ ਤਰ੍ਹਾਂ ਵੀ ਜਿਹੜਾ ਸੰਸਰੇ ਸੀ ਫਿਰ ਸ਼ਹਿਰ ਦੇ ਵਿੱਚ ਇੱਕ ਵੱਖਰੇ ਜਿਹੇ ਥਾਂ ਕੇ ਆ ਕੇ ਬੈਠ ਗਿਆ ਥੜੇ ਤੇ। ਇਉਂ ਸੂਰਜ ਸੌ ਬਚਨ ਬਖਾਨਾ। ਸੂਰਜ ਵੱਲੀ ਮੂੰਹ ਜਾ ਕਰਕੇ ਸੰਸਰੇ ਨੇ ਇਉਂ ਬਚਨ ਕਿਹਾ ਉਸਨੂੰ। ਸ਼ਮਸ਼ ਨਾਮ ਹੈ ਇੱਕ ਮਮ ਤੋਰਾ। ਮੇਰਾ ਨਾਮ ਵੀ ਸ਼ਮਸ਼ ਹੈ, ਤੇਰਾ ਨਾਮ ਵੀ ਸ਼ਮਸ਼ ਹੈ। ਇਸ ਤਰ੍ਹਾਂ ਹੋਰ ਵੀ ਫਾਰਸੀ ਵੀ ਸ਼ਮਸ਼ ਨੂੰ ਸੂਰਜ ਦਾ ਸੂਰਜ ਨੂੰ ਕਹਿੰਦੇ। ਇੱਧਰ ਵੀ ਇਹ ਨਾਂ ਰੱਖਿਆ ਸ਼ਮਸ਼ ਵੀ ਤਵਰੇਜ ਦਾ ਅਰਥ ਹੈ ਤੇਜ ਪ੍ਰਤਾਪ ਜੀ ਦਾ, ਮੁੱਖ ਦਾ ਤੇਜ ਪ੍ਰਤਾਪ ਸੂਰਜ ਵਰਗਾ ਹੋਵੇ। ਇਸ ਕਰਕੇ ਕਹਿੰਦੇ ਵੀ ਤੇਰਾ ਨਾਮ ਵੀ ਸ਼ਮਸ਼ ਹੈ, ਮੇਰਾ ਵੀ ਮਾਪਿਆਂ ਨੇ ਨਾਮ ਸ਼ਮਸ਼ ਰੱਖਿਆ ਹੈ। ਭਾਵ ਮੇਰਾ ਵੀ ਤੇਜ ਪ੍ਰਤਾਪ ਕਰਕੇ ਨਾਮ ਸੂਰਜ ਰੱਖਿਆ, ਤੇਰਾ ਨਾਮ ਵੀ ਸੂਰਜ ਹੈ। ਜਾਂ ਤੇ ਕਾਜ ਕਰੋ ਤੁਮ ਮੋਰਾ। ਇਸ ਕਰਕੇ ਵੀ ਤੂੰ ਵੀ ਸ਼ਮਸ਼ ਹੈ, ਮੈਂ ਵੀ ਸ਼ਮਸ਼ ਹੈ, ਤੂੰ ਵੀ ਮਿੱਤਰਾ ਮੇਰਾ ਇੱਕ ਹੀ ਕੰਮ ਹੀ ਕਰਦੇ ਨੀਚੇ ਆਣ ਭੁਰੀਜੀਏ ਮੀਨਾ ਕਿਹਾ ਵੀ ਸੂਰਜਾ ਥੋੜਾ ਜਿਹਾ ਨੀਵਾਂ ਹੇਠਾਂ ਆ ਕੇ ਨਾ ਮੈਂ ਜਿਹੜੀ ਮੇਰੀ ਮੱਛੀ ਜੀ ਤੂੰ ਭੁੰਨ ਦੇ ਭੁੰਨ ਖਾਵੋ ਮੈਂ ਸ਼ੁਦਾ ਅਧੀਨ ਕਿਉਂਕਿ ਮੈਂ ਭੁੱਖ ਦੇ ਅਧੀਨ ਹੋਇਆ ਭੁੱਖ ਨਾਲ ਵਿਆਕਲ ਹੋਇਆ ਤੇ ਮੈਂ ਜਿਹੜਾ ਫਕੀਰ ਵਿਚਾਰਾ ਖਾ ਪੀ ਲਵਾਂਗਾ ਤਬ ਸਭਤਾ ਨੀਚੇ ਕੋ ਆਵਾ ਇਸ ਤਰ੍ਹਾਂ ਵੀ ਇਹਨਾਂ ਦੀਆਂ ਕਿਤਾਬਾਂ ਵਿੱਚ ਭਾਈ ਬਾਲਾ ਜੀ ਲਿਖਿਆ ਤਦੋਂ ਇਹਦੇ ਕਹਿਣ ਕਰਕੇ ਜਿਹੜਾ ਸੂਰਜ ਹੈ ਕਹਿੰਦੇ ਹੇਠਾਂ ਆ ਗਿਆ ਸੀ ਟੱਪਿਓ ਤੇਜ ਜਿਹੇ ਅਧਿਕ ਵਧਾਇਆ ਜਿਹਦਾ ਕਹਿੰਦੇ ਜਿਹੜਾ ਤੇਜ ਹੈ ਕਹਿੰਦੇ ਬਹੁਤ ਵਧੀਆ ਤਪਿਆ ਸੀ ਤਪਤ ਲੋਕ ਅਤਿਸ਼ੈ ਅਕ ਲਾਏ ਸੂਰਜ ਹੇਠਾਂ ਆਇਆ ਸੀ ਕਹਿੰਦੇ ਉਹ ਤਪਸ਼ ਦੇ ਨਾਲ ਬਹੁਤ ਲੋਕ ਕਹਿੰਦੇ ਵਿਆਕਲ ਹੋ ਗਏ ਸੀ ਮਹਿਮਾ ਲਖੀ ਪਰੇ ਤਬ ਪਾਏ ਮੇਰੇ ਸਬਸਰੇ ਦੀ ਮੁਲਤਾਨ ਦੇ ਲੋਕਾਂ ਨੇ ਮਹਿਮਾ ਜਾਣੀ ਆ ਕੇ ਸਾਰੇ ਚਰਨੀ ਪੈ ਗਏ ਸਭ ਪ੍ਰਕਾਰ ਕੀ ਸੇਵਾ ਠਾਨੀ ਇਸ ਤਰ੍ਹਾਂ ਵੀ ਫਿਰ ਸਬਸਰੇ ਦੀ ਮੁਲਤਾਨ ਦੇ ਲੋਕਾਂ ਨੇ ਸਭ ਤਰ੍ਹਾਂ ਸੇਵਾ ਕੀਤੀ ਵੱਲੋਂ ਪੱਟੀ ਦਵਾਈ ਬੂਟੀ ਜੀ ਕੀਤੀ ਜਿਸ ਕਰਕੇ ਦੁਬਾਰਾ ਸਰੀਰ ਤੇ ਮਾਸ ਜਾਂ ਚਮੜੀ ਜੀ ਆ ਗਈ ਠੀਕ ਠਾਕ ਹੋ ਗਿਆ ਹੈ ਸੇਵਕ ਭਏ ਕਰਮ ਮਨ ਬਾਣੀ ਇਸ ਤਰ੍ਹਾਂ ਇਹ ਸੰਸਰੇਵ ਦੇ ਮੁਲਤਾਨ ਦੇ ਲੋਕ ਮਨ ਬਾਣੀ ਸਰੀਰ ਕਰਕੇ ਦੇ ਸਿੱਖ ਸੇਵਕ ਬਣ ਗਏ ਤਬ ਤੇ ਸਮਸ਼ ਰਹਿਓ ਤੇ ਹਿਥਾਨਾ ਭਾਈ ਬਾਲਾ ਤਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੰਸਰੇ ਇੱਥੇ ਹੀ ਮੁਲਤਾਨ ਵਿੱਚ ਸਥਾਨ ਤੇ ਹੀ ਰਹਿ ਰਿਹਾ ਆਪਣਾ ਸਥਾਨ ਬਣਾ ਕੇ ਸਭ ਤੇ ਅਜਮਤ ਜਾਹੇ ਮਹਾਨ ਸਾਰਿਆਂ ਫਕੀਰਾਂ ਫਕੀਰਾਂ ਨਾਲੋਂ ਜਿਹਦੇ ਵਿੱਚ ਮਹਾਨ ਤਾਕਤ ਹੈ ਜੋ ਚਾਹੇ ਉਹ ਕਰ ਸਕਦਾ ਮਰਿਆਂ ਨੂੰ ਜਿਉਂਦਾ ਕਰ ਸਕਦਾ ਹੈ ਇਸ ਪ੍ਰਕਾਰ ਕੋ ਹੋ ਤੋ ਪ੍ਰਸੰਗ ਇਸ ਤਰ੍ਹਾਂ ਦਾ ਇਹ ਸੰਸਰੇ ਦਾ ਕੁਝ ਪ੍ਰਸੰਗ ਹੈ ਸੀ ਜੋ ਭਾਖਿਓ ਬਾਲੇ ਤੁਜ ਸੰਗਾ ਨਾਨਕ ਸਾਹਿਬ ਜੀ ਕਹਿੰਦੇ ਹੇ ਭਾਈ ਬਾਲਾ ਜੋ ਤੇਰੇ ਸਾਥ ਸੀ ਕਹਿ ਦਿੱਤਾ ਤੈਨੂੰ ਸੁਣਾ ਦਿੱਤਾ ਹੈ ਦੋਹਰਾ ਸਤਿਗੁਰ ਸ਼ਬਦ ਸਹਾਇ ਲੇ ਇਸ ਤਰ੍ਹਾਂ ਗੁਰਸਿੱਖ ਨੂੰ ਜਗਿਆਸੂ ਨੂੰ ਕਹਿੰਦੇ ਹਨ ਤੂੰ ਸਤਿਗੁਰੂ ਦਾ ਉਪਦੇਸ਼ ਦੀ ਸਹਾਇਤਾ ਲੈ ਕੇ ਨਾਮ ਜਪਨ ਹਥਿਆਰ ਉਪਦੇਸ਼ ਲੈ ਕੇ ਨਾਮ ਜਪਣਾ ਹਥਿਆਰ ਲੈ ਕੇ ਮਨ ਰਿਪ ਜੀਤੈ ਮਨ ਜੁਜੇ ਜਿਹੜੇ ਮਨੁੱਖ ਮਨ ਰੂਪੀ ਬੈਰੀ ਨੂੰ ਚਿੱਤ ਲੈਂਦੇ ਹਨ ਦੁਆ ਲੋਕਾਂ ਸੁਖ ਸਾਰ ਦੁਆ ਲੋਕਾਂ ਵਿੱਚ ਜਿਹੜਾ ਸ੍ਰੇਸ਼ਟ ਸੁਖ ਹੈ ਅਸਲੀ ਸੁਖ ਹੈ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸੁਣੋ ਕਥਾ ਪੁੰਨ ਫੇਰੂ ਨੰਦਨ ਭਾਈ ਬਾਲਾ ਜੀ ਕਹਿੰਦੇ ਹੇ ਪਿਤਾ ਫੇਰੂ ਜੀ ਦੇ ਸੁਪੁੱਤਰ ਗੁਰੂ ਅੰਗਦ ਸਾਹਿਬ ਮਹਾਰਾਜ ਅਗਲੀ ਕਥਾ ਸੁਣੋ ਮੇਰੇ ਪਾਸੋਂ ਮਾਰਗ ਚਲਤਿਓ ਕਲਖ ਨਿਕੰਦਨ ਜੋ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਰਸਤੇ ਵਿੱਚ ਚਲਦਿਆਂ ਚਲਦਿਆਂ ਸਮਸ਼ ਕਹਾਣੀ ਸਰਬ ਸੁਣਾਈ ਸਮਸ਼ਰੇ ਦੀ ਸਾਰੀ ਜਿਹੜੀ ਕਹਾਣੀ ਹੈ ਮੈਨੂੰ ਬਾਲੇ ਨੂੰ ਮਹਾਰਾਜ ਸਤਿਗੁਰਾਂ ਨੇ ਸੁਣਾਈ ਹੈ ਗਮਨਤ ਪਹੁੰਚਤ ਭੇਕ ਜਾਏ ਗੁਰੂ ਅੰਗਦ ਸਾਹਿਬ ਚਲਦੇ ਚਲਾਂਦੇ ਇੱਕ ਜਗ੍ਹਾ ਜਾ ਪਹੁੰਚੇ ਜੈ ਫਕੀਰ ਕੋ ਲੁੱਟ ਗਏ ਮੇਲਾ ਕਿਹੜੀ ਜਗ੍ਹਾ ਸੀ ਉਹ ਨਸ਼ਹਿਰਾ ਨਗਰ ਸੀ ਜਿੱਥੇ ਉਹ ਸੌ ਸੁਹਾਗਣ ਫਕੀਰ ਦਾ ਜਿਹੜਾ ਕੋਈ ਮੇਲਾ ਜਾਂ ਲੁੱਟਿਆ ਪੁੱਟਿਆ ਗਿਆ ਸੀ ਪਿੱਛੇ ਪ੍ਰਸੰਗ ਆਇਆ ਹੀ ਹੈ ਨਿੰਦਾ ਪ੍ਰਗਟੀ ਭਇਓ ਦੁਹੇਲਾ ਇਸ ਕਰਕੇ ਸਾਰੇ ਨਗਰ ਵਿੱਚ ਇਹਦੀ ਨਿੰਦਾ ਪ੍ਰਗਟ ਹੋ ਗਈ ਸੀ ਤੇ ਬੜਾ ਬਹੁਤ ਦੁਖੀ ਹੋਇਆ ਸੀ ਧੱਕੇ ਖਾਂਦਾ ਫਿਰਦਾ ਸੀ ਗਯੋ ਪਖੰਡ ਉਗਰ ਸਭ ਪਾਜਾ ਜਿਹੜਾ ਇਹਨੇ ਕਹਿੰਦੇ ਬਖਾਵਾ ਜਾ ਕਰਕੇ ਪਖੰਡ ਜਾ ਕੀਤਾ ਹੋਇਆ ਸਾਰਾ ਪਰਦਾ ਫਾਸ ਹੋ ਗਿਆ ਇਸਦਾ ਲੋਕਾਂ ਵਿਖੇ ਅਧਿਕ ਸੋ ਲਾਜਾ ਇਸ ਕਰਕੇ ਜਿੰਨੇ ਲੋਕ ਉਹਨਾਂ ਦੇ ਵਿੱਚ ਬਹੁਤ ਸ਼ਰਮਸ਼ਾਰ ਜਾ ਹੋਇਆ ਬੇਇੱਜ਼ਤ ਹੋਇਆ ਹੈ ਤੇ ਕੋ ਕਰਨ ਕਿਰਤਾਰਥ ਫੇਰਾ ਸੋ ਸੁਹਾਗਣ ਨਾਮ ਦਾ ਜਿਹੜਾ ਫਕੀਰ ਪਖੰਡੀ ਉਸ ਨੂੰ ਮਹਾਰਾਜ ਨੇ ਸਫਲ ਨਿਹਾਲ ਕਰਨ ਵਾਸਤੇ ਗਏ ਗੁਰੂ ਸੋ ਦੁਖੀਆ ਹੇਰਾ ਵਿਚਾਰਾ ਦੁਖੀ ਹੋਇਆ ਫਿਰਦਾ ਸੀ ਉਹਨੂੰ ਸੁਖੀ ਕਰਨ ਵਾਸਤੇ ਸਤਿਗੁਰੂ ਚਲੇ ਗਏ ਨਸ਼ਹਿਰੇ ਕਿਸੀ ਧੀਏ ਕੀਨੋ ਡੇਰਾ ਇਸ ਤਰ੍ਹਾਂ ਪਹਿਲਾਂ ਇੱਕ ਬਜ਼ੁਰਗ ਮਾਤਾ ਦੇ ਘਰ ਦੇ ਆ ਕੇ ਟਿਕਾਣਾ ਕੀਤਾ, ਉਸੇ ਬਜ਼ੁਰਗ ਮਾਤਾ ਦੇ ਘਰ ਵਿੱਚ ਫਿਰ ਸਤਿਗੁਰੂ ਚਲੇ ਗਏ। ਜਾਵਤ ਕੀਨੋ ਜਹਾਂ ਬਸੇਰਾ, ਪਹਿਲਾਂ ਵੀ ਜਾਂਦਿਆਂ ਕਹਿੰਦੇ ਨਿਵਾਸ ਕੀਤਾ ਸੀ ਉੱਥੇ, ਅੱਜ ਫਿਰ ਜਾ ਨਿਵਾਸ ਕੀਤਾ ਹੈ। ਚੰਦ ਰਾਤ ਪੁੰਨ ਤਾ ਦਿਨ ਸੋਈ, ਉਸ ਦਿਨ ਕਹਿੰਦੇ ਚੰਦਰਮਾ ਦੀ ਰਾਤ ਸੀ, ਭਗਤ ਚੰਦਰਮਾ ਦਾ ਜਿਹੜਾ ਚਾਨਣਾ ਪੱਖ ਉਦੋਂ ਉਸਦੀ ਦੂਜ ਸਥਿਤ ਹੈ ਸੀ। ਮੇਲਾ ਤਾਂ ਕੋ ਭਇਓ ਨ ਕੋਈ, ਜਿਹੜਾ ਸੌ ਸੁਹਾਗਣ ਦਾ ਦੂਜ ਸਥਿਤ ਨੂੰ ਬੜਾ ਰਾਤ ਨੂੰ ਮੇਲਾ ਲੱਗਦਾ ਸੀ, ਤੇ ਮਹਾਰਾਜ ਵੀ ਉਦਣ ਹੀ ਆਏ ਇੱਥੇ, ਤੇ ਕੋਈ ਉਹ ਮੇਲਾ ਮੂਲਾ ਨਾ ਹੋਇਆ, ਧੌਸੇ ਨਗਾਰੇ ਨਾ ਖੜਕੇ। ਅਸ ਭਿਖ ਉਪਜੀ ਕਰਨਾ ਭਾਰੀ, ਇਸ ਤਰ੍ਹਾਂ ਵੇਖ ਕੇ ਮਹਾਰਾਜ ਦੇ ਮਨ ਦੇ ਵਿੱਚ ਬਹੁਤ ਕਹਿੰਦੇ ਮੇਰ ਪੈਦਾ ਕਿਰਪਾ ਹੋਏ ਆਈ ਹੈ। ਬੂਜਨ ਕੀਨ ਬ੍ਰਿਥਾ ਸੋ ਨਾਰੀ, ਜਿਹੜੀ ਬਜ਼ੁਰਗ ਮਾਤਾ ਉਸਨੂੰ ਮਹਾਰਾਜ ਨੇ ਸਾਰੀ ਇਹ ਸੌ ਸੁਹਾਗਣ ਫਿੱਤੀ ਪਿੱਥਿਆ ਜੀ ਹਕੀਕਤ ਜੀ ਪੁੱਛੀ ਪੁਛਾਈ ਹੈ। ਦੋਹਰਾ ਸਹੁ ਸੁਹਾਗਣ ਜਹ ਹੋਤੋ, ਮਹਾਰਾਜ ਕਹਿੰਦੇ ਵੀ ਹੈ ਮਾਤਾ ਜਿਹੜਾ ਸਹੁ ਸੁਹਾਗਣ ਫਕੀਰ ਹੁੰਦਾ ਸੀ ਬੜਾ ਮਹਾਨ, ਮੇਲਾ ਭਇਓ ਨ ਤਾਹੇ, ਅਜੇ ਦਿਨ ਕਹਿੰਦੇ ਰਾਤ ਨੂੰ ਬੜਾ ਮੇਲਾ ਲੱਗਦਾ, ਬੜੇ ਧੌਸੇ ਨਗਾਰੇ ਸਾਜ ਕਰਦੇ ਸੀ, ਅੱਜ ਨਹੀਂ ਕਹਿੰਦੇ ਰਾਤ ਨੂੰ ਹੋਇਆ ਕੀ ਗੱਲ ਹੈ। ਰਹਿਤ ਇਹਾਂ ਕਹਿ ਦੋ ਨਹੀਂ, ਉਹ ਮਾਤਾ ਦੱਸ ਵੀ ਉਹ ਸਹੁ ਸੁਹਾਗਣ ਫਕੀਰ ਇੱਥੇ ਨਸ਼ਹਿਰੇ ਪਿੰਡ ਵਿੱਚ ਰਹਿੰਦਾ ਅਥਵਾ ਨਹੀਂ ਰਹਿੰਦਾ, ਕਿਤੇ ਹੋਰ ਚਲਿਆ ਗਿਆ। ਮਾਨਵ ਮਾਨਹਿ ਜਾਹੇ, ਜਿਸ ਸੌ ਸੁਹਾਗਣ ਨੂੰ ਕਾਮਲ ਫਕੀਰ ਜਾਣ ਕੇ ਬੜੇ ਲੋਕ ਮੰਨਦੇ ਪੂਜਦੇ ਸੀ, ਅੱਜ ਨਹੀਂ ਇੱਥੇ ਕੋਈ ਖੜਕਾ ਦਰਕਾ ਦਿਸਦਾ। ਚੌਪਈ ਤੀ ਕਹਿ ਤੇ ਝੂਠ ਸਮਾਜਾ, ਬਜ਼ੁਰਗ ਮਾਤਾ ਕਹਿੰਦੀ ਮਹਾਰਾ ਉਹ ਸੌ ਸੁਹਾਗਣ ਜਿਹੜਾ ਫਕੀਰ ਬਣਿਆ ਸੀ ਸਭ ਉਹਦਾ ਕਹਿੰਦੇ ਐਵੇਂ ਝੂਠਾ ਮੂਠਾ ਵਿਖਾਵਾ ਸੀ, ਪਖੰਡ ਸੀ। ਉਗਰ ਗਯੋ ਸੋ ਜੋ ਕੀਨੋ ਪਾਜਾ, ਨੇ ਵਿਖਾਵਾ ਜਿਹਾ ਕੀਤਾ ਸੀ ਨਾ, ਉਹ ਸਾਰਾ ਉਹਦਾ ਪਰਦਾ ਫਾਸ ਹੋ ਗਿਆ, ਉਹ ਤਾਂ ਬਦਮਾਸ਼ ਸੀ। ਸਿਮਰ ਫਲ ਜਿਹ ਤਾਹੇ ਬਣਾਓ, ਇਸ ਤਰ੍ਹਾਂ ਮਹਾਰਾਜ ਸਿੰਬਲ ਦੇ ਦਰਖਤ ਦਾ ਫਲ ਦੀ ਬਣਾਵਟ ਜੀ ਹੁੰਦੀ ਨਾ, ਇਸ ਤਰ੍ਹਾਂ ਉਹਦੀ ਬਣਾਵਟ ਹੈ ਸੀ। ਪਾਕੇ ਤੇ ਸੋ ਤੂਲ ਉਡਾਓ, ਸਿੰਬਲ ਦਾ ਫਲ ਜਿਹਾ ਪੱਕ ਜੇ ਤੇ ਉਹਦੇ ਵਿੱਚੋਂ ਰੂੜੀ ਉੱਡ ਜਾ, ਇਸ ਤਰ੍ਹਾਂ ਜਦੋਂ ਕਹਿੰਦੇ ਪਤਾ ਜਾ ਕੀਤਾ ਵਿੱਚੋਂ ਹੋਰ ਹੀ ਕੁਛ ਨਿਕਲਿਆ ਉਹਦੇ। ਅਸ ਸੁਣ ਕੇ ਬੇਦੀ ਕੁੱਲ ਕੇਤਾ, ਇਸ ਤਰ੍ਹਾਂ ਬਜ਼ੁਰਗ ਮਾਤਾ ਤੋਂ ਬੇਦੀਆਂ ਦੇ ਕੁੱਲ ਦੇ ਦੀਵਾ ਰੂਪ ਪ੍ਰਕਾਸ਼ ਗੁਰੂ ਸਤਿਗੁਰਾਂ ਨੇ ਜਦੋਂ ਸੁਣਿਆ ਹੈ। ਬੈਠੇ ਤਹਿਤੀ ਵਹਿਰ ਨਿਕੇਤਾ, ਇਸ ਤਰ੍ਹਾਂ ਜਿਹੜੀ ਬਜ਼ੁਰਗ ਮਾਤਾ ਉਹਦੇ ਘਰ ਤੋਂ ਬਾਹਰ ਬੈਠੇ ਸਨ। ਲੂਲਾ ਕਰ ਭਗਤੇ ਤੇ ਕਾਲਾ, ਜਦੋਂ ਮਹਾਰਾਜ ਘਰ ਤੋਂ ਬਾਹਰ ਬੈਠੇ ਉਸੇ ਵੇਲੇ ਇੱਕ ਪੈਰਾਂ ਤੋਂ ਪਿੰਗਲਾ ਹੱਥਾਂ ਤੋਂ ਲੂਲਾ ਜਾ ਪੁਰਸ਼ ਆਇਓ ਇੱਕ ਅਵਲੋਕ ਦਿਆਲਾ, ਇਸ ਤਰ੍ਹਾਂ ਵਿਚਾਰਾ ਰੜਦਾ ਰੜਾਂਦਾ ਜਾ ਦੁਖੀ ਹੋਏ ਆਇਆ, ਉਸਨੂੰ ਦਿਆਲੂ ਸਤਿਗੁਰੂ ਨੇ ਧੱਕਿਆ ਮੇਰ ਦੀ ਨਿਗਾਹ ਨਾਲ। ਦਰਸ਼ਨ ਦਰਸੇ ਭੇ ਪਦ ਪਾਨਾ, ਲੂਲੇ ਪਿੰਗਲੇ ਨੇ ਹੱਥ ਮਹਾਰਾਜ ਦੇ ਦਰਸ਼ਨ ਕੀਤੇ, ਅਸੀਂ ਕਲਾ ਵਰਤੀ, ਹੱਥ ਵੀ ਸਾਬਤ ਹੋ ਗਏ, ਪੈਰ ਵੀ ਠੀਕ ਹੋ ਗਏ। ਅਤ ਸੁੰਦਰ ਹੋਇਓ ਸਭ ਥਨ, ਇਸ ਤਰ੍ਹਾਂ ਜਿਹੜਾ ਲੂਲਾ ਪਿੰਗਲਾ ਸੀ ਬਹੁਤ ਸੋਹਣਾ ਸੁਨੱਖਾ ਤੇ ਬਹੁਤ ਸਾਵਧਾਨ ਹੋ ਗਿਆ, ਨੌਜਵਾਨ ਬਣ ਗਿਆ। ਹੱਥ ਬੰਦ ਸੋ ਖਰਾ ਅਗਾਰੀ, ਲੂਲਾ ਪਿੰਗਲਾ ਜਾ ਹੱਥ ਜੋੜ ਕੇ ਸਤਿਗੁਰੂ ਜੀ ਅੱਗੇ ਖੜ ਗਿਆ ਹੈ। ਹੋਏ ਦੀਨ ਮੁਖ ਗਿਰਾ ਉਚਾਰੀ, ਬਹੁਤ ਨਿਮਰਤਾ ਸਹਿਤ ਹੋ ਕੇ ਮੁਖਿਓ ਬਚਨ ਬਾਣੀ ਉਸਨੇ ਕਿਹਾ ਹੈ। ਰਾਵਰ ਕੇ ਦਰਸ਼ਨ ਤਨ ਮੇਰਾ, ਤੁਹਾਡੇ ਦਰਸ਼ਨ ਕਰਕੇ ਮੇਰਾ ਜਿਹੜਾ ਇਹ ਸਰੀਰ ਸੀ ਭਾ ਰੋਗ ਦੁੱਖ ਕਟਿਓ ਕਨੇਰਾ, ਨਿਰੋਗ ਹੋ ਗਿਆ। ਮਹਾਨ ਜਿਹੜਾ ਪਿੰਗਲ ਪੁਣੇ ਲੂਲੇ ਪੁਣੇ ਦਾ ਦੁੱਖ ਸੀ ਉਹ ਕਟਿਆ ਕੁਟਿਆ ਗਿਆ। ਮੋਤੇ ਸੰਗ ਨ ਛੋਡਿਓ ਜਾਈ, ਇਸ ਕਰਕੇ ਮਹਾਰਾਜ ਤੁਸੀਂ ਮੈਨੂੰ ਠੀਕ ਕਰ ਦਿੱਤਾ, ਮੈਥੋਂ ਤਾਂ ਤੁਹਾਡਾ ਸਾਥ ਹੁਣ ਛੱਡਿਆ ਨੀ ਜਾਣਾ, ਮੈਂ ਤਾਂ ਤੁਹਾਡੇ ਨਾਲ ਹੀ ਰਹਾਂਗਾ ਜ਼ਿੰਦਗੀ ਭਰ। ਰਾਖੋ ਅਬ ਆਪਣੀ ਸ਼ਰਨ ਆਈ, ਮੈਨੂੰ ਤਾਂ ਪੱਕੇ ਤੌਰ ਤੇ ਆਪਣੀ ਚਰਨ ਸ਼ਰਨ ਵਿੱਚ ਹੀ ਰੱਖ ਲਓ, ਕੋਲ ਹੀ ਰੱਖ ਲਓ ਜੀ। ਸੁਣ ਮੁਸਕਾਨੇ ਕਿਰਪਾ ਨਿਧਾਨਾ, ਇਸ ਤਰ੍ਹਾਂ ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਪ੍ਰਸੰਨ ਹੋ ਗਏ ਤੇ ਸੋ ਇਸ ਬਿਧ ਬਚਨ ਬਖਾਨਾ। ਉਹ ਜਿਹੜਾ ਲੂਲਾ ਪਿੰਗਲਾ ਜਾ ਠੀਕ ਹੋਇਆ ਉਸ ਪੁਰਸ਼ ਦੇ ਨਾਲ ਸਾਹ ਸਤਿਗੁਰੂ ਨੇ ਉਹ ਬਚਨ ਕਿਹਾ। ਨਗਰ ਵਿਖੇ ਬੂਝੇ ਜੇ ਕੋ ਵੀ ਲੂਲੇ ਪਿੰਗਲੇ ਰਾਜੀ ਹੋਏ ਜੇ ਆਹ ਨਸ਼ਹਿਰੇ ਸ਼ਹਿਰ ਦੇ ਵਿੱਚ ਤੈਨੂੰ ਕੋ ਪੁੱਛੇ ਕਿਸ ਬਿਧ ਤੇਰੇ ਘਰ ਪਗ ਹੋ ਤੇਰੇ ਵੀ ਪੈਰ ਤੇ ਹਰਜੇ ਕਿਵੇਂ ਸਾਬਤ ਹੋ ਗਏ ਠੀਕ ਹੋ ਗਏ ਹਨ। ਕਹੀਏ ਸ਼ਹੋ ਸੁਹਾਗਣ ਦੀਨਾ ਫੇਰ ਵੀ ਤੂੰ ਉਹ ਕਹਿਣਾ ਵੀ ਇਹ ਜਿਹੜੇ ਹੱਥ ਪੈਰ ਜੇ ਹੈ ਸਹੁ ਸੁਹਾਗਣ ਨੇ ਸਾਰੇ ਠੀਕ ਕਰ ਦਿੱਤੇ ਉਹਨੇ ਦੇ ਦਿੱਤੇ। ਲੂਲੇ ਤੇ ਘਰ ਪਗ ਸ਼ੁਭ ਕੀਨਾ ਮੈਂ ਤਾਂ ਪੈਰਾਂ ਤੋਂ ਪਿੰਗਲਾ ਸੀ ਹੱਥਾਂ ਤੋਂ ਲੂਲਾ ਸੀ ਉਹਨੇ ਵੀ ਚੰਗਾ ਸੋਹਣਾ ਕਰ ਦਿੱਤਾ ਮੈਨੂੰ ਹੱਥ ਪੈਰ ਦੇ ਕੇ। ਆਏ ਸਮਾਨ ਗੁਰੂ ਕੀ ਸੋ ਇਸ ਤਰ੍ਹਾਂ ਜਿਹੜਾ ਲੂਲਾ ਪਿੰਗਲਾ ਜਾ ਠੀਕ ਹੋਇਆ ਮਹਾਰਾਜ ਦੀ ਆਗਿਆ ਮੰਨ ਕੇ ਗਏ ਨਗਰ ਬੂਝੈ ਜੇ ਕੋ ਨਸ਼ਹਿਰੇ ਨਗਰ ਵਿੱਚ ਗਿਆ ਜੇ ਕੋਈ ਪੁੱਛਦਾ ਉਸ ਨੂੰ ਲੂਲੇ ਤੈ ਕਰ ਪੱਗ ਕਿਤ ਪਾਏ ਲੂਲਿਆ ਪਿੰਗਲਿਆ ਕੀ ਤੋਂ ਤੂੰ ਇਹ ਹੱਥ ਪੈਰ ਪਾਏ ਸਾਬਤ ਕਰਵਾਏ ਸੋ ਸੁਨ ਤਾਂ ਕੋ ਦੇਤ ਬਤਾਏ ਉਹ ਜਿਹੜਾ ਹੈ ਨਾ ਠੀਕ ਠਾਕ ਹੋਇਆ ਲੂਲਾ ਪਿੰਗਲਾ ਸੁਣ ਕੇ ਉਹ ਦੱਸ ਦਿੰਦਾ ਉਸ ਨੂੰ ਸਹੋ ਸੁਹਾਗਣ ਕਰਨਾ ਕੀਨੀ ਜਿਹੜਾ ਸਹੋ ਸੁਹਾਗਣ ਫਕੀਰ ਉਹਨੇ ਵੀ ਕਿਰਪਾ ਕੀਤੀ ਮੇਰੇ ਦੇਹ ਅਰੋਗ ਤੁਰਤ ਕਰ ਦੀਨੀ ਕਹਿੰਦੇ ਮੇਰੇ ਵੱਲੀ ਚਾਹ ਕੇ ਬੜੀ ਛੇਤੀ ਮੇਰੀ ਦੇਹੀ ਨਿਰੋਗ ਕਰ ਦਿੱਤੀ ਸੁਣ ਕੇ ਲੋਕਾਂ ਨੇ ਅਚਰਜ ਮਾਨਾ ਨੈਣ ਸ਼ਹਿਰੇ ਨਗਰ ਦੇ ਲੋਕ ਸੁਣ ਕੇ ਸਭ ਨੇ ਬੜੀ ਹੈਰਾਨੀ ਜੀ ਮੰਨੀ ਸਗਰੇ ਪੁਰ ਤੇ ਨਕੀਨ ਭਿਆਨਾ ਇਹ ਜਿਹੜਾ ਲੂਲਾ ਪਿੰਗਲਾ ਜਾ ਠੀਕ ਉਹਨੇ ਸਾਰੇ ਸ਼ਹਿਰ ਵੀ ਚੱਕਰ ਲਾਇਆ ਹੈ ਕਹਿਤ ਕਹਿਤ ਤੇ ਕੇ ਢਿੱਗ ਆਇਓ ਇਸ ਤਰ੍ਹਾਂ ਕਹਿੰਦਿਆਂ ਕਹਿੰਦਿਆਂ ਕਹਿੰਦੇ ਉਸ ਕੋਲ ਵੀ ਚੱਲ ਕੇ ਆ ਗਿਆ ਹੈ ਸੌ ਸੁਹਾਗਣ ਜੌਨ ਕਹਾਇਆ ਆਪਣੇ ਆਪ ਨੂੰ ਕਹਿੰਦੇ ਸੌ ਸੁਹਾਗਣ ਫਕੀਰ ਕਹਾਉਂਦਾ ਅਸੀਂ ਉੱਥੇ ਵੀ ਆ ਪੁੱਜਿਆ ਹੈ ਸੁਣ ਕਰ ਬੂਝਤ ਕਹਿ ਥਲ ਸੋ ਸੁਣ ਕੇ ਸੌ ਸੁਹਾਗਣ ਪੁੱਛਦਾ ਵੀ ਜਿਹਨੇ ਤੇਰੇ ਹੱਥ ਪੈਰ ਠੀਕ ਕੀਤੇ ਉਹ ਕਿੱਥੇ ਹੈ ਜਾਹੇ ਤੋਰ ਦੁੱਖ ਦੀਨੋ ਖੋ ਜਿਹਨੇ ਵੀ ਆ ਤੇਰਾ ਮਹਾਨ ਦੁੱਖ ਕਹਿੰਦੇ ਗੁਆ ਦਿੱਤਾ ਖਤਮ ਕਰ ਦਿੱਤਾ ਹੈ ਕਹੇ ਸੋ ਚੱਲੋ ਮੋਰ ਤੁਮ ਸੰਗਾ ਇਹਨੂੰ ਹੁਣ ਕੋ ਨੀ ਕੋਈ ਨੀ ਪਤਾ ਵੀ ਇਹੀ ਸੌ ਸੁਹਾਗਣ ਹੈ ਜਿਹਦਾ ਨਾਮ ਮੈਨੂੰ ਲੈਣ ਵਾਸਤੇ ਕਹਿਣ ਲੱਗਿਆ ਵੀ ਮੇਰੇ ਨਾਲ ਤੂੰ ਚੱਲ ਦਰ ਸਾਬੋ ਜਿਹ ਕੀ ਦੁੱਖ ਭੰਗਾ ਇਸਨੇ ਮੇਰੇ ਦੁੱਖ ਨਾਸ ਕੀਤੇ ਤੈਨੂੰ ਦਰਸ਼ਨ ਕਰਵਾ ਦੇਣਾ ਉਹਨਾਂ ਦੇ ਸੌ ਸੁਹਾਗਣ ਅਚਰਜ ਮਾਨਿਓ ਇਧਰ ਜਿਹੜਾ ਸੌ ਸੁਹਾਗਣ ਇਹਨੇ ਸੁਣ ਕੇ ਬੜਿਆ ਮਨ ਵਿੱਚ ਅਚਰਜਪੁਣਾ ਜਾ ਮੰਨਿਆ ਹੱਕਾ ਬੱਕਾ ਜਾ ਹੋ ਗਿਆ ਦਰਸ਼ਨ ਕਰਨੇ ਹੇਤ ਲੁਭਾਨਿਓ ਇਹੋ ਜਿਹੇ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਫਕੀਰਾਂ ਦੇ ਇਸ ਤਰ੍ਹਾਂ ਲਵਾਏ ਮਨ ਜਾ ਲਟੂ ਜਾ ਹੋਇਆ ਹੈ ਸੰਗ ਚੱਲਿਓ ਸ੍ਰੀ ਗੁਰ ਢਿੱਗ ਆਏ ਇਹਦੇ ਨਾਲ ਚੱਲ ਪਿਆ ਤੇ ਮਹਾਰਾਜ ਕੋਲ ਆ ਗਿਆ ਦੁਇ ਲੋਚਨ ਮਹਿ ਕਰੁਣਾ ਛਾਏ ਮਹਾਰਾਜ ਦੇ ਦੋਵੇਂ ਨੇਤਰਾਂ ਵਿੱਚ ਬਹੁਤ ਹੀ ਕਿਨਕੇ ਕਰੁਣਾ ਛਾਈ ਹੈ ਬਹੁਤ ਕਿਰਪਾ ਵਿੱਚ ਨੇਤਰ ਆਏ ਹੋਏ ਹਨ ਦੋਹਰਾ ਸੌ ਸੁਹਾਗਣ ਦਰਸ ਕਰ ਇੱਧਰ ਐਸੇ ਸਤਿਗੁਰੂ ਦੇ ਸੌ ਸੁਹਾਗਣ ਨੇ ਦਰਸ਼ਨ ਕੀਤੇ ਜਾਣੇ ਸੋ ਦਰਵੇਸ਼ ਫਿਰ ਮਨ ਵਿੱਚ ਜਾਣ ਲਿਆ ਵੀ ਜਿਹੜੇ ਦਰਵੇਸ਼ ਉਹ ਪਹਿਲਾਂ ਆਏ ਸੀ ਨਾ ਕਿਸੇ ਸਮੇਂ ਦਰ ਪਰ ਮੇਰੇ ਜੋ ਮੁਰੇ ਮੇਰੇ ਦਰਵਾਜੇ ਤੇ ਆ ਕੇ ਫਿਰ ਵਾਪਸ ਹੋ ਗਏ ਸੀ ਮੇਰੇ ਕਹਿਣ ਤੋਂ ਵੀ ਮੈਂ ਕਹਿ ਦਿੱਤਾ ਸੀ ਅੱਜ ਤਾਂ ਸੌ ਦੇ ਦਰਸ਼ਨ ਕਰਨੇ ਹੈ ਸੌ ਨਾਲ ਹੀ ਗੱਲਾਂ ਬਾਤਾਂ ਕਰਨੀਆਂ ਉਹਨਾਂ ਨੂੰ ਕਹਿ ਦਿਓ ਫਿਰ ਕਿਤੇ ਆਏ ਵੀ ਇਹ ਤਾਂ ਉਹੀ ਹੈ ਸੋ ਖੁਦਾਏ ਜਗਤੇਸ਼ ਕਹਿੰਦੇ ਉਹੀ ਖੁਦਾ ਹੈ ਦਰਵੇਸ਼ ਰੂਪ ਵਿੱਚ ਆਇਆ ਹੋਇਆ ਚੌਪਈ ਮੋਰ ਪਖੰਡ ਤਜਾਵਨ ਆਇਓ ਜਿਹੜੇ ਐਸੇ ਕਹਿੰਦੇ ਫਕੀਰ ਕਾਂ ਵਾਲਾ ਮੇਰਾ ਪਖੰਡ ਜਿਹਾ ਜਿਹੜਾ ਸੀ ਇਹਨੂੰ ਛਡਾਉਣ ਵਾਸਤੇ ਆਏ ਸੀ ਇਸ ਬਿਧ ਜਾਨ ਚਰਨ ਲਪਟਾਏ ਇਸ ਤਰ੍ਹਾਂ ਜਾਣ ਕੇ ਸਾਧ ਸਾਗਨ ਮਹਾਰਾਜ ਦੇ ਚਰਨੀ ਲੱਗ ਪਿਆ ਹੈ ਦੀਨ ਪਰ ਭਇਓ ਨਾ ਉਠਾਵਤ ਸੀਸਾ। ਨਾ ਨਿਮਰਤਾ ਸਹਿਤ ਦੀਨ ਹੋਇਆ, ਮਹਾਰਾਜ ਦੇ ਚਰਨਾਂ ਤੋਂ ਸੀਸ ਨੀਏ ਝੁਕਦਾ ਹੈ। ਕਰਤ ਬਿਨੈ ਤੁਮ ਹੋ ਜਗਦੀਸ਼ਾ, ਬੇਨਤੀਆਂ ਕਰਦਾ ਮਹਾਰਾਜ ਤੁਸੀਂ ਸਭ ਸੰਸਾਰ ਦੇ ਵਿੱਚ ਮਹਾਨ ਤੋਂ ਮਹਾਨ ਕਰਨ। ਅਫਵਲ ਗੁਣ ਹੈ ਕਰੋ, ਅਫਵਲ ਗੁਣ ਹੈ ਕੀ ਹੈ ਪਹਿਲੀ ਪੰਕਤੀ, ਕਰਤ ਬਿਨੈ ਤੁਮ ਹੋ ਜਗਦੀਸ਼ਾ, ਤੁਸੀਂ ਤਾਂ ਸੰਸਾਰ ਦੇ ਮਾਲਕ ਹੋ ਜੀ। ਅਫਵਲ ਗੁਣ ਹੈ ਕਰੋ ਅਬ ਮੇਰਾ, ਮਹਾਰਾਜ ਜਿਹੜਾ ਉਹ ਕਹਿ ਦਿੱਤਾ ਸੀ ਮੈਂ ਮੈਂ ਤਾਂ ਖੁਦਾ ਦੇ ਦਰਸੋ ਦੇ ਦਰਸ਼ਨ ਕਰਨੇ, ਉਹ ਮੈਂ ਗੁਨਾਹ ਕੀਤਾ ਜਿਹੜਾ ਤੁਹਾਨੂੰ ਝੂਠ ਬੋਲ ਕੇ ਮਿਲਿਆ ਸੀ, ਨਿਰਾਦਰ ਕੀਤਾ ਸੀ, ਉਹ ਮੇਰਾ ਮਾਰਾ ਮਾਫ ਕਰ ਦਿਓ ਗੁਨਾ। ਹੋ ਸਾਹਿਬ ਮੈਂ ਰਾਵਰ ਚੇਰਾ, ਇਹ ਤਾਂ ਮੇਰੇ ਮਾਲਕ ਹੋ ਮੈਂ ਮਾਰਾ ਹੁਣ ਤੁਹਾਡਾ ਸੇਵਕ ਹਾਂ ਚੇਲਾ। ਹੋ ਅਧਮੰਗ ਤੂੰ ਅਧਮ ਉਧਾਰਨ, ਨਾਨਕ ਸਾਹਿਬ ਮੈਂ ਨੀਚਾਂ ਤੋਂ ਨੀਚ ਹੈ, ਤੂੰ ਨੀਚਾਂ ਦਾ ਉਧਾਰ ਕਰਨ ਵਾਲਾ ਹੈ। ਭਾ ਅਵਤਾਰ ਜਗਤ ਕੋ ਤਾਰਨ, ਸੰਸਾਰ ਨੂੰ ਉਤਾਰਨ ਵਾਸਤੇ ਮਾਰਾ ਤੁਹਾਡਾ ਇੱਥੇ ਅਵਤਾਰ ਹੋਇਆ ਹੈ। ਆਪ ਛਪਾ ਆਏ ਮੁਝੇ ਵਡਿਆਈ, ਦੇਖੋ ਮਹਾਰਾ ਆਪਣੇ ਆਪ ਨੂੰ ਲੁਕੋ ਕੇ ਤੇ ਮੈਨੂੰ ਵਡਿਆਈ ਦਵਾਈ ਜਾ ਰਹੇ ਹੋ ਲੂਲੇ ਪਿੰਗਲੇ ਰਾਹੀਂ। ਤੁਮ ਦੇਵਤ ਇਹ ਬਿਰਦ ਸਦਾਈ, ਇਸ ਤਰ੍ਹਾਂ ਦੂਜਿਆਂ ਨੂੰ ਵਡਿਆਈਆਂ ਦੇਣੀਆਂ ਤੁਹਾਡਾ ਹਮੇਸ਼ਾ ਦਾ ਬਿਰਦ ਪਰਨਾ ਨਿਜਮ ਹੈ। ਗੁਰੂ ਕਹੇ ਐਸੇ ਅਬ ਜਾਣਾ, ਗੁਰੂ ਮਹਾਰਾਜ ਕਹਿੰਦੇ ਵੀ ਸੌ ਸਵਾਗਣ ਤੂੰ ਇਸ ਤਰ੍ਹਾਂ ਜਾਣ ਲੈ। ਸੌ ਸੌ ਰਵਿਆ ਸਭ ਮਾਹੇ ਪਛਾਣਾ, ਜਿਹੜਾ ਮਾਲਕ ਖੁਦਾ ਉਹ ਸਾਰਿਆਂ ਵਿੱਚ ਮਿਲਿਆ ਹੋਇਆ ਪਛਾਣ। ਦੋਹਰਾ ਸਭ ਕੋ ਦਰਸ਼ਨ ਦੀਜੀਏ, ਕਰਕੇ ਸਾਰਿਆਂ ਆਗਿਆ ਨੂੰ ਫਕੀਰਾਂ ਨੂੰ ਦਰਸ਼ਨ ਦਿੰਦੇ ਰਹੀਏ। ਸਭ ਕੋ ਦਰਸ਼ਨ ਲੈ, ਸਾਰਿਆਂ ਨੂੰ ਵੀ ਦਰਸ਼ਨ ਦੇ, ਦਰਸ਼ਨ ਉਹਨਾਂ ਦੇ ਕਰ ਵੀ ਲਿਆ ਕਰ, ਆਪਣੇ ਵੀ ਦਰਸ਼ਨ ਦੇ ਦਿਆ ਕਰ। ਸਦਾ ਬੰਦਗੀ ਕੀਜੀਏ, ਨਾਲ ਨਾਲ ਕਹਿੰਦੇ ਹਮੇਸ਼ਾ ਖੁਦਾ ਦੀ ਬੰਦਗੀ ਵੀ ਕਰ ਦਈਏ। ਮਨ ਖੁਦਾਏ ਮੈਂ ਦੇ, ਜਿਹੜਾ ਮਨ ਹੈ ਖੁਦਾ ਨੂੰ ਭੇਟਾ ਕਰਦੇ ਅਰਪਣ ਕਰਦੇ। ਚੌਪਈ ਮਨ ਹਿਤ ਸੋ ਗੁਰ ਕੇ ਬਹਿਨਾ, ਗੁਰੂ ਮਹਾਰਾਜ ਦੇ ਜਿਹੜੇ ਬਚਨ ਨੇ ਬਹੁਤ ਹਿਤ ਦੇ ਪ੍ਰੇਮ ਕਰ ਪ੍ਰੇਮ ਨਾਲ ਮਨ ਲਏ। ਸੋ ਬਖਸ਼ਾਏ ਗਯੋ ਨਿਜ ਐਨਾ, ਜਿਹੜਾ ਸੌ ਸੁਹਾਗਣ ਆਪਣੀ ਭੁੱਲ ਗਲਤੀ ਬਖਸ਼ਾ ਕੇ ਆਪਣੇ ਘਰ ਆਪਣੇ ਡੇਰੇ ਚਲਿਆ ਗਿਆ। ਭਇਓ ਮੁਰੀਦ ਗੁਰੂ ਕਾ ਸੋਈ, ਬਾਲਾ ਜੀ ਕਹਿੰਦੇ ਹੀ ਗੁਰੂ ਅੰਗਦ ਸਾਹਿਬ ਇਸ ਤਰ੍ਹਾਂ ਜਿਹੜਾ ਸੌ ਸੁਹਾਗਣ ਪਖੰਡੀ ਫਕੀਰ ਸੀ ਗੁਰੂ ਕਾ ਸੇਵਕ ਬਣ ਗਿਆ। ਨਗਰ ਵਿਖੇ ਮਨਤਾ ਪੁੰਨ ਹੋਈ, ਇਸ ਕਰਕੇ ਫਿਰ ਨੁਸ਼ਹਿਰੇ ਨਗਰ ਦੇ ਵਿੱਚ ਬੜੀ ਇਹਦੀ ਮਨਤਾ ਪੂਜਾ ਹੋਣ ਲੱਗ ਪਈ। ਲੂਲਾ ਕਹਿਤ ਭਇਓ ਸਭ ਥਾਏ, ਜਿਹੜਾ ਲੂਲਾ ਪਿੰਗਲਾ ਰਾਜੀ ਕੀਤਾ ਸੀ ਉਹ ਸਾਰੇ ਥਾਵਾਂ ਵਿੱਚ ਜਾ ਕੇ ਕਹਿੰਦਾ ਰਿਹਾ ਸਾਰਾ ਦਿਨ। ਸੋਹੋ ਸੁਹਾਗਣ ਤੇ ਪੱਗ ਪਾਏ, ਜਿਹੜੇ ਆਪਣਾ ਸੌ ਸੁਹਾਗਣ ਫਕੀਰ ਉਹਨਾਂ ਦੇ ਪਾਸੋਂ ਮੈਂ ਹੱਥ ਪੈਰ ਪਾਏ, ਉਹਨਾਂ ਨੇ ਠੀਕ ਕੀਤਾ ਮੈਨੂੰ। ਸਰਬ ਲੋਕ ਤਬ ਨਿਸਚਾ ਕੀਨੋ, ਸੁਣ ਸੁਣ ਕੇ ਸਾਰਿਆਂ ਲੋਕਾਂ ਨੇ ਸੌ ਸੁਹਾਗਣ ਤੇ ਭਰੋਸਾ ਕਰ ਲਿਆ। ਸੋ ਆਵਤ ਇਸ ਢਿੱਗ ਮਨ ਚੀਨੋ, ਨਵੇਂ ਜਾਣਿਆ ਵੀ ਜਿਹੜਾ ਸੌ ਸੁਹਾਗਣ ਇਹਦੇ ਕੋਲੇ ਤਾਂ ਮਾਲਕ ਖੁਦਾ ਏ, ਦੂਜ ਦੀ ਚਿੱਤ ਦੀ ਰਾਤ ਨੂੰ ਆਉਂਦਾ ਹੀ ਹੈ, ਸੱਚੀ ਕਹਿੰਦਾ ਸੀ। ਹੁਣ ਝੰਡੇ ਰਾਖੇ ਨਿਜ ਥਾਨਾ, ਇਸ ਤਰ੍ਹਾਂ ਕਹਿੰਦੇ ਸੋਚ ਕੇ ਲੋਕਾਂ ਨੇ ਜਿਹੜੇ ਝੰਡੇ ਜੇ ਚੁੱਕ ਕੇ ਲੈ ਗਏ ਸੀ, ਫੇਰ ਲਿਆ ਕੇ ਦਰਵਾਜੇ ਅੱਗੇ ਰੱਖਦੇ। ਨੌਬਤ ਬਾਜਨ ਲੱਗੇ ਨਿਸ਼ਾਨਾ, ਜਿਹੜੇ ਧੌਂਸੇ ਨਗਾਰੇ ਜੇ ਚੁੱਕ ਕੇ ਲੈ ਗਏ ਸੀ, ਫੇਰ ਉੱਥੇ ਫਿਰ ਦਰਵਾਜੇ ਤੇ ਨਗਾਰੇ ਧੌਂਸੇ ਤੇ ਚੋਟਾਂ ਲੱਗਣ ਲੱਗ ਪਈਆਂ। ਲੱਗਣੇ ਲੱਗੇ ਵੱਡੋ ਤੇ ਮੇਲਾ, ਅੱਗੇ ਨਾਲੋਂ ਵੀ ਜ਼ਿਆਦਾ ਕਹਿੰਦੇ ਮੇਲਾ ਇਹਦੇ ਅਸਥਾਨ ਤੇ ਲੱਗਣ ਲੱਗ ਪਿਆ। ਚੌਹ ਦਿਸ਼ ਤੇ ਤਬ ਹੋਏ ਸਕੇਲਾ, ਤਾਂ ਅੱਗੇ ਤਾਂ ਪਿੰਡ ਦੇ ਹੁੰਦੇ ਸਨ, ਚਾਰੇ ਤਰਫਾਂ ਤੋਂ ਲੋਕ ਇਕੱਠਿਆਂ ਹੋ ਆਉਂਦੇ ਆ ਟੋਲੇ ਬੰਨ ਬੰਨ ਕੇ। ਦੋਹਰਾ ਲੋਕ ਪਰਸ ਪਰ ਸਭ ਕਹੇ, ਆਪੋ ਵਿੱਚ ਜਿਹੜੇ ਪਿੰਡ ਦੇ ਲੋਕ ਇੱਕ ਦੂਸਰੇ ਨੇ ਜਿਉਂ ਕਹਿੰਦੇ ਸੁਣਦੇ ਭੁੱਲੇ ਨਿੰਦ ਉਚਾਰ ਆਪਾਂ ਤੈਵੇਂ ਭੁੱਲ ਕੇ ਸੌ ਸਾਗਣ ਫਕੀਰ ਦੀ ਨਿੰਦਿਆ ਕਰਦੇ ਵੀ ਇਹ ਮਾੜਾ ਹੈ ਪੂਰਨ ਹੈ ਇਹ ਸੰਤ ਸ਼ੁਭ ਵੀ ਸੌ ਸਾਗਣ ਅੱਜ ਦੇ ਸਮੇਂ ਪੂਰਨ ਸੰਤ ਹੈ ਚੰਗਾ ਬੜਾ ਸੰਤ ਹੈ ਸੋਹ ਆਵੇ ਜਿਸ ਦੁਆਰ ਇਸੇ ਦਰਵਾਜ਼ੇ ਤੇ ਜਿਹੜਾ ਮਾਲਕ ਖੁਦਾ ਹੈ ਆਉਂਦਾ ਦਰਸ਼ਨ ਦਿੰਦਾ ਇਹਦੇ ਨਾਲ ਬਚਨ ਕਰਦਾ ਹੈ ਚੌਪਈ ਚਿਹ ਕੇ ਬਰ ਲੂਲੇ ਪੱਗ ਪਾਏ ਕਹਿੰਦੇ ਜਿਹ ਕੇ ਬਰ ਲੂਲੇ ਪੱਗ ਆਏ ਸੌ ਸਵਾਗਣ ਫਕੀਰ ਦੇ ਬਰ ਕਰਕੇ ਜਿਹੜਾ ਲੂਲਾ ਪਿੰਗਲਾ ਸੀ ਉਹਨੇ ਹੱਥ ਪੈਰ ਪਾ ਲਏ ਇਸ ਬਿਦ ਕਹਿ ਬਹੁ ਭੇਟ ਚੜਾਏ ਇਸ ਤਰ੍ਹਾਂ ਕਹਿ ਕਹਿ ਕੇ ਲੋਕ ਸੌ ਸਵਾਗਣ ਫਕੀਰ ਨੂੰ ਬੜੀਆਂ ਭੇਟਾਵਾਂ ਚੜਾਉਂਦੇ ਦੂਰ ਦੂਰ ਤੇ ਨਰ ਤੇ ਆਏ ਹਾਂ ਦੂਰੋਂ ਦੂਰੋਂ ਲੋਕ ਭੇਟਾ ਚਲਾਉਣ ਲਈ ਚੱਲ ਚੱਲ ਕੇ ਆਉਂਦੇ ਮਨ ਹੈ ਅਗਰਜ ਤੇ ਅਧਕਾਏ ਪਹਿਲਾਂ ਨਾਲੋਂ ਵੀ ਜ਼ਿਆਦਾ ਸੌ ਸੁਹਾਗਣ ਨੂੰ ਮੰਨਦੇ ਪੂਜਦੇ ਹੈ ਕਿਉਂਕਿ ਹੁਣ ਅਸਲੀ ਸੌ ਸੁਹਾਗਣ ਦੀ ਮਿਲਾਪ ਵਾਲਾ ਹੋ ਗਿਆ ਅੱਗੇ ਤਾਂ ਕਹਿੰਦਾ ਹੀ ਕਹਿੰਦਾ ਸੀ ਹੁਣ ਇਹ ਸੌ ਸੁਹਾਗਣ ਗੁਰੂ ਨਾਨਕ ਜਿਹੜਾ ਮਾਲਕ ਉਹ ਆ ਗਿਆ ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਉਪਦੇਸ਼ ਨੂੰ ਕਮਾਉਣ ਲੱਗ ਪਿਆ ਸਹੀ ਮਹਿਨੇ ਵਿੱਚ ਬੰਦਗੀ ਕਰਨ ਲੱਗ ਪਿਆ ਹੈ ਜੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਉਹ ਜਿਵੇਂ ਮਹਾਰਾਜ ਗੁਰੂ ਰਾਮਦਾਸ ਨੇ ਵੀ ਜਿਨ੍ਹਾਂ ਨੇ ਸਤਿਗੁਰੂ ਦਾ ਪੂਜਨ ਕੀਤਾ ਫਿਰ ਉਹਨਾਂ ਦੀ ਸਤਿਗੁਰੂ ਪੂਜਾ ਕਰਾਉਂਦੇ ਵਾਹਿਗੁਰੂ ਕਰਾਉਂਦਾ ਹੈ ਇਸ ਤਰ੍ਹਾਂ ਇਹ ਫਕੀਰ ਦੀ ਚੜ੍ਹਦੀ ਕਲਾ ਹੋ ਗਈ ਹੈ ਸ੍ਰੀ ਗੁਰ ਨਾਮ ਜਪਤ ਪਾਸ ਹੋਈ ਜਿਹੜਾ ਸੌ ਸੁਹਾਗਣ ਪਖੰਡ ਜਿਹਾ ਛੱਡ ਕੇ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਲੱਗ ਪਿਆ ਹੈ ਜਾਂ ਤੇ ਪੂਜਾ ਬਹੁ ਜਗ ਹੋਈ ਇਸ ਕਰਕੇ ਕਹਿੰਦੇ ਇਹ ਸੌ ਸੁਹਾਗਣ ਫਕੀਰ ਦੀ ਫਿਰ ਸੰਸਾਰ ਦੇ ਵਿੱਚ ਬੜੀ ਤਕੜੀ ਪੂਜਾ ਮੰਨਤ ਹੋਈ ਹੈ ਆਪਣੋ ਪੰਥ ਕੀਓ ਇੱਕ ਤਾਹੀ ਇਹ ਸੌ ਸੁਹਾਗਣ ਫਕੀਰ ਨੇ ਆਪਣਾ ਕਹਿੰਦੇ ਆਪਣਾ ਇੱਕ ਨਵਾਂ ਹੀ ਪੰਥ ਖੜਾ ਕਰ ਲਿਆ ਬਾਂਧਤ ਜੇ ਘੁੰਗਰੂ ਪੱਗ ਮਾਹੀ ਉਹ ਕਿਹੜੇ ਆ ਪੰਥ ਦੇ ਲੋਕ ਜਿਹੜੇ ਆਪਣੇ ਪੈਰਾਂ ਨਾਲ ਕਹਿੰਦੇ ਘੁੰਗਰੂ ਗੁਰੂ ਜੀ ਖਰਬੰ ਬੰਨ ਲੈਂਦੇ ਅਤੇ ਫਿਰ ਨੱਚਦੇ ਟੱਪਦੇ ਗਰ ਮਹਿ ਮੋਰੀ ਪਾਵੈ ਸੋਈ ਇਹਦੇ ਕਹਿੰਦੇ ਪੈਰੋਕਾਰ ਆਪਣੇ ਗਲ ਦੇ ਵਿੱਚ ਕਮਣੀ ਜੀ ਪਾ ਲੈਂਦੇ ਲਾਲ ਜਿਹਾ ਧਾਗਾ ਪਾ ਕੇ ਰੱਖਦੇ ਵੇਖ ਚੱਲਿਓ ਜਗ ਪ੍ਰਗਟਨ ਹੋਏ ਵੇਖ ਚੱਲਿਓ ਜਗ ਪ੍ਰਗਟ ਹੋਏ ਇਸ ਤਰ੍ਹਾਂ ਦਾ ਜਿਹੜਾ ਵੇਖ ਪੰਥ ਹੈ ਵੇਖ ਚੱਲ ਪਿਆ ਸੰਸਾਰ ਦੇ ਵਿੱਚ ਪ੍ਰਗਟ ਹੈ ਹੀ ਇੱਕ ਗੁਰੂ ਜੇ ਉਹ ਬੰਨ ਕੇ ਤੇ ਇਸ ਤਰ੍ਹਾਂ ਨੱਚਦੇ ਟੱਪਦੇ ਦੇ ਪੈਰੋਕਾਰ ਦੇ ਪੰਥ ਦੇ ਲੋਕ ਘੁੰਗਰ ਬਾਂਧ ਪੈਰ ਰੋਟੀਆਂ ਕੇ ਉਹ ਪਾਵਾ ਜਿਵੇਂ ਬਾਣੀ ਵਿੱਚ ਲਿਖਿਆ ਹੈ ਇਸ ਬਿਦ ਕੀਨ ਕਰਤਾਰਥ ਤਾਹੀ ਹਾਂ ਇਸ ਤਰ੍ਹਾਂ ਮਹਾਰਾਜ ਦੇ ਇਹ ਸੌ ਸੁਹਾਗ ਨੂੰ ਨਿਹਾਲ ਕਰ ਦਿੱਤਾ ਨਾਮ ਪਤਤ ਪਾਵਨ ਹੈ ਜਾਹੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਨਾਮ ਪਤਤ ਪਾਵਨ ਵੀ ਹੈ ਦੋਹਰਾ ਸ੍ਰੀ ਗੁਰ ਨਾਨਕ ਤੇ ਬਿਨਾ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਬਗੈਰ ਕਰੈ ਕੌਣ ਅਸਕਾਜ ਅਜੇ ਜਿਹੜੇ ਮਹਾਨ ਹੈ ਕਿਸੇ ਪਖੰਡੀ ਨੂੰ ਸਿੱਧੇ ਰਸਤੇ ਪਵਾ ਕੇ ਉਹਦੀ ਪੂਜਾ ਕਰਾ ਦੇਣੀ ਮੱਥੇ ਟਿਕਾ ਦੇਣੇ ਧੌਂਸੇ ਨਗਾਰੇ ਖੜਕਾ ਦੇਣੇ ਇਹੋ ਜਿਹੇ ਕੰਮ ਗੁਰੂ ਨਾਨਕ ਸਾਹਿਬ ਤੋਂ ਭਲਾ ਭਲਾ ਕੌਣ ਕਰ ਸਕਦਾ ਹੈ ਤਾਰੇ ਨਰ ਕਲ ਕਾਲ ਮੈਂ ਉਸ ਗੁਰੂ ਨਾਨਕ ਨੇ ਕਲਯੁਗ ਦੇ ਸਮੇਂ ਬੇਅੰਤੀ ਲੋਕ ਤਾਰੇ ਵੱਡੋ ਗਰੀਬ ਨਿਵਾਜ ਬਾਲਾ ਜੀ ਕਹਿੰਦੇ ਗੁਰੂ ਨਾਨਕ ਵਰਗਾ ਕੋਈ ਵੱਡਾ ਗਰੀਬਾਂ ਨੂੰ ਨਿਵਾਜਣ ਵਾਲਾ ਵੜਿਆਉਣ ਵਾਲਾ ਨਹੀਂ ਹੈ ਗੁਰੂ ਨਾਨਕ ਵੱਡਾ ਗਰੀਬ ਨਿਵਾਜ ਹੈ ਸਭ ਤੋਂ ਵੱਡਾ ਗਰੀਬਾਂ ਨੂੰ ਵੜਿਆਉਣ ਵਾਲਾ ਹੈ ਨੀਚਾਂ ਦਾ ਉਧਾਰ ਕਰਨ ਵਾਲਾ ਪਠੀਆਂ ਦਾ ਸੁਧਾਰ ਕਰਨ ਵਾਲਾ ਹੈ ਇਸ ਤਰ੍ਹਾਂ ਇਹ ਪ੍ਰਸੰਗ ਸੌ ਸੁਹਾਗਣ ਦਾ ਇੱਥੇ ਪੂਰਾ ਹੋ ਗਿਆ ਹੈ ਇਸ ਤੋਂ ਅੱਗੇ ਜਿਵੇਂ ਮਹਾਰਾਜ ਇਹ ਨਸ਼ਹਿਰ 'ਤੇ ਚਲੇ ਗਏ ਸੀ ਜਿੱਥੇ ਬਾਲ ਗੁੰਦਾਈ ਦਾ ਟਿੱਲਾ ਹੈ ਇੱਕ ਤਾਂ ਇਹ ਗੋਰਖਨਾਥ ਦਾ ਪੰਥ ਹੈ ਨਾ ਇਸ ਤਰ੍ਹਾਂ ਇੱਕ ਬਾਲ ਗੁੰਦਾਈ ਦਾ ਵੀ ਪੰਥ ਹੈ ਇਹ ਵੀ ਯੋਗ ਸਾਧਨੇ ਕਰਦੇ ਹੈ ਇਹਨਾਂ ਦਾ ਵੱਖਰਾ ਫਿਰਕ ਹੈ ਇਹਨਾਂ ਦਾ ਵੱਖਰਾ ਹੈ ਥੋੜ੍ਹੇ ਥੋੜ੍ਹੇ ਨਿਯਮਾਂ ਅਸੂਲਾਂ ਵਿੱਚ ਫਰਕ ਹੈ ਹੁਣ ਯੋਗ ਅਭਿਆਸ ਇਹ ਵੀ ਕਰਦੇ ਹੈ ਯੋਗ ਦੇ ਸਾਧਨ ਉਹ ਵੀ ਕਰਦੇ ਨੇ ਉਹ ਜਿਵੇਂ ਇਹਨਾਂ ਦੇ ਕੋਲ ਗਏ, ਇਹਨਾਂ ਨਾਲ ਬਚਨ ਬਿਲਾਸ ਸਾਹਿਬ ਜੀ ਦੇ ਹੋਏ, ਉਹ ਅੱਗੇ ਪ੍ਰਸੰਗ ਆਏਗਾ। ਅੱਜ ਆਪਾਂ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ। ਸ੍ਰੀ ਗੁਰੂ ਨਾਨਕ ਤੇ ਬਿਨਾ ਕਰੈ ਕੌਣ ਅਸ ਕਾਜ, ਤਾਰੇ ਨਰ ਕਲ ਕਾਲ ਮੈਂ ਵੱਡੋ ਗਰੀਬ ਨਿਵਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਰਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧਿ ਦਿਆਲ, ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕ